ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਚਲ ਨਾਰਦ ਨਿਰਿਪ ਕੇ ਢਿੱਗ ਆਵਾ ਸੁਤ ਬਿਯੋਗ ਜਿਹ ਮੁਖ ਮੁਰ ਜਾਵਾ ਪਿਖ ਰਿਖ ਕੋ ਨਿਰਿਪ ਆਦਰ ਦੀਨਾ ਪੂਜ ਪਾਇ ਪਰ ਪਰਣਮ ਕੀਨਾ ਚਲ ਨਾਰਦ ਨਿਰਿਪ ਕੇ ਢਿੱਗ ਆਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ, ਜੋ ਕਾਫੀ ਸਮੇਂ ਤੋਂ ਮੁੜ ਤੇ ਪ੍ਰਾਰੰਭ ਹੋਇਆ ਹੋਇਆ ਹੈ। ਇਤਿਹਾਸ ਵੀ ਜਿਹੜਾ ਪ੍ਰਸੰਗ ਹੈ, ਕੱਲ੍ਹ ਤੋਂ ਤੂੰ ਭਗਤ ਦਾ ਪ੍ਰਾਰੰਭ ਹੋਇਆ ਹੋਇਆ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪ੍ਰਹਿਲਾਦ ਭਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਕੇ ਭਾਈ ਬਾਲਾ ਜੀ ਦੇ ਪੁੱਛਣ ਤੋਂ ਪ੍ਰਹਿਲਾਦ ਭਗਤ ਨੇ ਆਪਣਾ ਜੀਵਨ ਗਾਥਾ ਸੁਣਾਈ, ਉਹ ਪੂਰਾ ਹੋਇਆ। ਜਦੋਂ ਆਪ ਜੀ ਅੱਗੇ ਚੱਲੇ, ਜਿੰਨੇ ਆਕਾਸ਼ ਦੇ ਤਾਰੇ ਆ ਸਾਰੇ ਹੇਠਾਂ ਰਹਿ ਗਏ। ਵਰਦਾਨੇ ਨੇ ਪੁੱਛ ਲਿਆ ਕਿ ਮਹਾਰਾਜ, ਉੱਪਰ ਜਿਹੜਾ ਹੁਣ ਮਹਾਨ ਛਾਂਤਮਈ ਪ੍ਰਕਾਸ਼ ਹੈ, ਚਾਨਣ ਕਿਸ ਦਾ ਹੈ? ਤਾਰੇ ਤਾਂ ਇੱਥੇ ਦਿਸ ਨਹੀਂ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਇਹ ਤਰੂਹ ਭਗਤ ਹੈ ਜਿਸਨੇ 5 ਸਾਲ ਦੀ ਉਮਰ ਦੇ ਵਿੱਚ ਮਹਾਨ ਤਪੱਸਿਆ ਕੀਤੀ, ਕਾਲਣਾ ਕੀਤੀ, ਉਹਦੇ ਤਪ ਤੇਜ ਦੇ ਕਰਕੇ ਉਹਦਾ ਇਹ ਪ੍ਰਕਾਸ਼ ਪ੍ਰਤਾਪ ਹੈ। ਫਿਰ ਮਰਦਾਨੇ ਨੇ ਕਿਹਾ ਕਿ ਮਹਾਰਾਜ, ਨਾਲੇ ਤਾਂ ਉਹਦੇ ਦਰਸ਼ਨ ਕਰਾਓ, ਨਾਲੇ ਵਚਨ ਸੁਣਾਓ, ਨਾਲੇ ਜਿਵੇਂ ਉਹਨੇ ਭਗਤੀ ਕੀਤੀ ਉਹ ਵੀ ਪ੍ਰਸੰਗ ਮੈਨੂੰ ਸੁਣਾਓ ਪਹਿਲਾਂ, ਜਿਵੇਂ ਪੁਰਾਣਾਂ ਵਿੱਚ ਉਹ ਪ੍ਰਸੰਗ ਲਿਖਿਆ ਹੋਇਆ ਹੈ। ਉਹ ਹੈ ਤਾਂ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਵੱਲੋਂ ਹੀ ਪੜ੍ਹ ਕੇ ਇੱਥੇ ਲਿਖਿਆ। ਪਰ ਕਹਾਇਆ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਰਾਹੀਂ ਹੈ ਵੀ ਮਰਦਾਨੇ ਨੇ ਪੁੱਛ ਲਿਆ। ਮਹਾਰਾਜ ਕਹਿਣ ਲੱਗੇ ਕਿ ਮਰਦਾਨੇ ਪੁਰਾਣਾਂ ਵਿੱਚੋਂ ਲਿਖਿਆ ਬ੍ਰਹਮਾ ਤੋਂ ਪਹਿਲਾਂ ਦੋ ਪੈਦਾ ਹੋਏ ਸੀ, ਇੱਕ ਸੀ ਪੁੱਤਰ ਦਾ ਨਾਂ ਸੁਮਭੂਵਨ, ਦੂਜੀ ਉਹਦੀ ਲੜਕੀ ਧੀ ਸੀ ਸਤਰੂਪਾ। ਉਹ ਜਦੋਂ ਵੱਡੇ ਹੋ ਗਏ ਉਹਨਾਂ ਨੇ ਪਿਤਾ ਬ੍ਰਹਮਾ ਨੂੰ ਕਿਹਾ ਵੀ ਸਾਨੂੰ ਕੋਈ ਸੇਵਾ ਦੱਸੋ, ਜਿਹੜਾ ਕੋਈ ਪਿਤਾ ਹੋਵੇ ਜਾਂ ਗੁਰੂ ਹੋਵੇ। ਅਤੇ ਪਿਤਾ ਪੁੱਤਰ ਦਾ ਹੱਕ ਹੈ ਵੀ ਉਹ ਪਿਤਾ ਦੀ ਆਗਿਆ ਮੰਨੇ, ਸੇਵਾ ਕਰੇ। ਜੇ ਕੋਈ ਸਿੱਖ ਗੁਰੂ ਦੀ ਆਗਿਆ ਵੀ ਚੱਲੇ, ਸੇਵਾ ਕਰੇ ਤਾਂ ਉਹਦੀ ਸਫਲਤਾ ਹੈ। ਮਰਦਾਨੇ ਜੀ ਇਸ ਤਰ੍ਹਾਂ ਦੀ ਸੇਵਾ ਵੀ ਪਹਿਲਾਂ ਤੁਸੀਂ ਭੈਣ ਭਰਾ ਸੀ, ਹੁਣ ਤੁਸੀਂ ਪਤ ਪਤਨੀ ਬਣ ਜਾਓ ਅਤੇ ਪੁੱਤਰ ਪੈਦਾ ਕਰੋ। ਵੀ ਇਸ ਤਰ੍ਹਾਂ ਫਿਰ ਉਹ ਰਹਿਣ ਲੱਗ ਪਏ। ਉਹਨਾਂ ਤੋਂ ਅੱਗੇ ਦੋ ਪੈਦਾ ਹੋ ਗਏ, ਇੱਕ ਉਤਾਨਪਾਦ, ਦੂਜਾ ਪ੍ਰੈਵਰਤ। ਉਤਾਨਪਾਦ ਦੇ ਘਰ ਦੇ ਵਿੱਚ ਜਿਹੜੀਆਂ ਉਹ ਦੋ ਇਸਤਰੀਆਂ ਸੀ, ਇੱਕ ਦਾ ਨਾਮ ਸੀ ਸੁਨੀਤਾ, ਦੂਸਰੀ ਦਾ ਨਾਮ ਸੀ ਸੁਰੁਚੀ। ਸੁਰੁਚੀ ਦੇ ਉਹ ਪੇਟ ਤੋਂ ਪੈਦਾ ਹੋਇਆ ਸੀ ਉੱਤਮ ਪੁੱਤਰ। ਇਹ ਜਿਹੜੀ ਸੁਨੀਤਾ ਨਾਮ ਦੀ ਰਾਣੀ ਸੀ, ਇਹਦੇ ਪੇਟ ਤੋਂ ਹੋਇਆ ਸੀ ਧਰੂਮ ਭਗਤ। ਭਾਵੇਂ ਇੱਥੇ ਇਤਿਹਾਸ ਵਿੱਚ ਇਕੱਲੇ ਧਰੂਮ ਭਗਤ ਦਾ ਨਾਂ ਹੀ ਹੈ, ਜਿਹੜੇ ਤਿੰਨ ਭਰਾ ਧਰੂਮ ਦੇ ਹੋਰ ਵੀ ਸਨ ਪੁਰਾਣਾਂ ਵਿੱਚ ਲਿਖਿਆ। ਧਰੂਮ ਸਾਰਿਆਂ ਤੋਂ ਵੱਡਾ ਸੀ, ਇਹ ਤਾਂ ਛੇਟਾ ਸੀ ਕੀਰਤੀਮਾਨ, ਤੀਜਾ ਸੀ ਆਯੁਸਮਾਨ ਅਤੇ ਚੌਥਾ ਸੀ ਬ੍ਰਤ ਬਸੂ। ਇਸ ਤਰ੍ਹਾਂ ਇਹ ਬਸੂ ਇਹ ਚਾਰ ਭਰਾ ਸਨ। ਉੱਧਰ ਜਿਹੜੀ ਸੁਰਚੀ ਸੀ ਉਹਦਾ ਇੱਕੋ ਇੱਕ ਪੁੱਤਰ ਸੀ ਜਿਹਦਾ ਨਾਮ ਸੀ ਉੱਤਮ। ਉਹ ਇਸ ਤਰ੍ਹਾਂ ਪੁਰਾਣਾਂ ਵਿੱਚ ਪ੍ਰਸੰਗ ਆਇਆ ਹੈ ਵੀ ਇੱਕ ਵਾਰੀ ਮਰਦਾਨੇ ਜਿਹੜਾ ਤਨੂੰ ਹੈ ਉਹ ਆਪਣੀ ਪਿਓ ਦੀ ਗੋਦ ਵਿੱਚ ਜਾ ਬੈਠਾ। ਜਿਹੜੀ ਇਹਦੀ ਮਤਰੇਈ ਮਾਂ ਸੁਰੁਚੀ, ਉਹਨੇ ਦੇਖ ਕੇ ਗੁੱਸਾ ਮਨਾਇਆ, ਫੜ ਕੇ ਖੋਜ ਤੋਂ ਬਾਹਰ ਕੱਢ ਦਿੱਤਾ। ਸਗੋਂ ਇਹ ਤਾਨੇ ਮਾਰੇ ਵੀ ਜੇ ਤੂੰ ਇਹ ਗੋਦ ਵਿੱਚ ਬੈਠਣਾ ਹੈ ਫਿਰ ਇਸ ਤਰ੍ਹਾਂ ਜਪ ਤਪ ਕਰਕੇ ਸਰੀਰ ਛੱਡ ਕੇ ਮੇਰੇ ਪੇਟ ਰਾਹੀਂ ਪੈਦਾ ਹੋ, ਫਿਰ ਤੂੰ ਪਿਓ ਦੀ ਗੋਦ ਵਿੱਚ ਬੈਠ ਸਕਦਾ ਹੈ। ਮਰਦਾਨੇ ਵੀ ਰੋਂਦਾ ਧੋਂਦਾ ਹੋਇਆ ਤੈਨੂੰ ਮਾਂ ਕੋਲ ਆ ਗਿਆ, ਸਾਰੀ ਗੱਲਬਾਤ ਦੱਸੀ ਵੀ ਹੋਂ ਮਤਰੀ ਮਾਂ ਕਹਿ ਰਹੀ ਹੈ, ਇਹਨੇ ਕਿਹਾ ਵੀ ਸੱਚ ਕਿਹਾ ਹੈ, ਠੀਕ ਹੈ ਮੈਂ ਪੁੰਨ ਬਹੁਤ ਕੀਤੇ ਹੈ ਪਰ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਹੈ, ਭਗਤੀ ਨਾ ਕਰਨ ਕਰਕੇ ਅਤੇ ਮੇਰਾ ਇੱਥੇ ਰਾਜੇ ਦੇ ਘਰ ਵਿੱਚ ਵੀ ਆਉਣ ਕਰਕੇ ਨਿਰਾਦਰ ਹੈ। ਹੈ ਤਾਂ ਭਾਵੇਂ ਜਨਮ ਤੋਂ ਲੈ ਕੇ ਮੈਂ ਰਾਣੀ, ਕਿਸੇ ਰਾਜੇ ਦੀ ਹੀ ਹੈ ਰਾਣੀ, ਲੜਕੀਆਂ ਅਤੇ ਰਾਜੇ ਨੂੰ ਵਿਆਹੀ ਗਈਆਂ, ਪਰ ਉਹ ਮੇਰਾ ਸਤਿਕਾਰ ਇੱਥੇ ਗੋਲੀ ਵਰਗਾ ਵੀ ਨਹੀਂ ਹੈ। ਪੁੰਨ ਰੂਪ ਕਰਮ ਕਰਕੇ ਇਹੋ ਜਿਹਾ ਸਰੀਰ ਮੈਨੂੰ ਹਾਸਲ ਹੋ ਗਿਆ, ਇਹ ਜਗ੍ਹਾ ਮਿਲ ਗਈ ਹੈ। ਤੂੰ ਪੁੱਤਰ ਜੇ ਇਹ ਰਾਜ ਭਾਗ ਚਾਹੁੰਦਾ ਉੱਚਾ ਉਹਦਾ ਚਾਹੁੰਦਾ ਫਿਰ ਤਕੜਾ ਹੋ ਕੇ ਭਗਤੀ ਕਰ ਪਰਮੇਸ਼ਰ ਦੀ। ਭਾਵੇਂ ਮਰਦਾਨੇ ਜਦੋਂ ਧਰੂ ਨੇ ਸੁਣਿਆ ਫਿਰ ਉਹਦੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਆਇਆ ਵੀ ਜਿੱਥੇ ਮੇਰਾ ਦਾਦਾ ਵੀ ਨਹੀਂ ਪੁੱਜਿਆ ਮੈਂ ਉਸ ਪਦ 'ਤੇ ਪੁੱਜਾਂਗਾ, ਉਸ ਤੋਂ ਵੀ ਅੱਗੇ ਪਹੁੰਚਾਂਗਾ। ਮੈਂ ਸਭ ਕੁਛ ਛੱਡ ਛੁੜਾ ਕੇ ਫਿਰ ਚੱਲ ਪਿਆ ਬਾਹਰ ਨੂੰ। ਰਸਤੇ ਵਿੱਚ ਵੀ ਮਰਦਾਨੇ ਨੂੰ ਨਾਰਦ ਮੁਨੀ ਮਿਲ ਪਿਆ, ਉਹਨੇ ਸਮਝਾਇਆ ਬੁਝਾਇਆ ਵੀ ਤੂੰ ਬੱਚਾ ਹੈ, ਜੰਗਲ ਵਿੱਚ ਕਈ ਤਰ੍ਹਾਂ ਦੀਆਂ ਉਹ ਤਕਲੀਫਾਂ ਹੈ, ਮੁਸੀਬਤਾਂ ਹੈ, ਭੁੱਖਾ ਚਾਇਆ ਨਹੀਂ ਰਹਿ ਸਕਦਾ, ਬਾਕੀ ਬੱਚੇ ਨੂੰ ਕੋਈ ਨਿਰਾਦਰ ਕਰ ਜੇ ਸਤਿਕਾਰ ਜਰ ਜੇ ਉਹ ਪਰਵਾਹ ਨਹੀਂ ਕਰਦਾ ਹੁੰਦਾ, ਤੇਰੀ ਉਮਰ ਨਹੀਂ ਹੈ ਤੂੰ ਘਰੇ ਹੀ ਰਹਿ। ਹਰੇ ਧਰੂ ਨੇ ਆਪਣਾ ਹੱਠ ਜਣਾਇਆ, ਕਹਿਣ ਲੱਗਿਆ ਵੀ ਨਹੀਂ ਨਾਰਦ ਮੁਨੀ ਹੈ, ਮੈਨੂੰ ਕੋਈ ਉਪਦੇਸ਼ ਦੇ ਜਿਵੇਂ ਮੈਂ ਭਗਤੀ ਕਰਨ ਸਮੇਂ ਧਿਆਨ ਤਾਰਾਂ, ਉਹ ਵੀ ਦੱਸ। ਅਤੇ ਉਹ ਜਿਹੜੇ ਵਚਨ ਆ ਮੇਰੇ ਦੇ ਅੰਦਰ ਸੱਲ ਕਰ ਗਏ, ਛੇਕ ਕਰ ਗਏ, ਉਹ ਚੱਲੇ ਨਹੀਂ ਜਾ ਰਹੇ। ਇਹ ਨਾਰਦ ਮੁਨੀ ਨੇ ਫਿਰ ਉਹਨੂੰ ਉਪਦੇਸ਼ ਦੇ ਦਿੱਤਾ ਅਤੇ ਧਿਆਨ ਕਰਨ ਵਾਸਤੇ ਸਾਰਾ ਭਗਵਾਨ ਵਿਸ਼ਨੂੰ ਦਾ ਉਸ ਰੂਪ ਦੱਸ ਦਿੱਤਾ ਵੀ ਇਹੋ ਜਿਹੀ ਬਜੰਤੀ ਮਾਲਾ ਉਹਦੇ ਗਲ ਵਿੱਚ, ਚਾਰ ਹੱਥਾਂ ਚਾਰ ਨੇ, ਸੰਖ ਹੈ, ਕਵਲ ਹੈ, ਗਰਜਾ ਗੁਜਾ ਆਦਿਕ ਹੈ, ਸਿਰ 'ਤੇ ਮੁਗਟ ਹੈ, ਪੀੜੇ ਬਸਤ, ਇਹ ਧਿਆਨ ਦੱਸ ਦਿੱਤਾ। ਓਂ ਭਗਵਤੇ ਵਾਸਦੇਵਾਏ ਨਵੇਂ ਇਹ ਮੰਤਰ ਭਾਵੇਂ ਗੁਰਬਾਣੀ ਵਿੱਚ ਤਾਂ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਕਿਹਾ, ਵੀ ਇਸ ਤਰ੍ਹਾਂ ਜਪੋ ਜਿਵੇਂ ਧਰੂ ਨੇ ਜਪਿਆ, ਇਸ ਤਰ੍ਹਾਂ ਰਾਮ ਰਾਮ ਜਪੋ ਜਿਵੇਂ ਪ੍ਰਹਿਲਾਦ ਨੇ ਜਪਿਆ ਹੈ। ਸੋ ਰਾਹ ਵਿਚਾਰ ਪੁਰਾਣਾਂ ਵਿੱਚ ਜਿਹੜਾ ਮੰਤਰ ਨਾਰਦ ਮੁਨੀ ਨੇ ਦੱਸਿਆ, ਕਿਸੇ ਨੇ ਇਹ ਦੱਸ ਆਇਆ, ਕਿਸੇ ਨੇ ਹੋਰ ਦੱਸਿਆ ਲਿਖਿਆ, ਰਾਹ ਵਿਚਾਰ ਜਾਣੀ ਉਹ ਮੰਤਰ ਦਿੱਤਾ, ਉਪਦੇਸ਼ ਦਿੱਤਾ, ਉਹ ਵੀ ਮਰਦਾਨੇ ਫਿਰ ਲੈ ਕੇ ਅਤੇ ਇਸ ਤਰ੍ਹਾਂ ਫਿਰ ਨਾਰਦ ਨੇ ਕਿਹਾ ਵੀ ਜੇ ਭਗਤੀ ਕਰੇਗਾ ਜਿੱਥੇ ਕੋਈ ਨਹੀਂ ਪੁੱਜ ਸਕਿਆ ਉਸ ਉਹਦੇ ਤੋਂ ਤੂੰ ਵੀ ਪਹੁੰਚ ਜਾਏਗਾ। ਇਸ ਤਰ੍ਹਾਂ ਦਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਇੱਥੋਂ ਤੱਕ ਆਪਾਂ ਸਰਵਣ ਕੀਤਾ ਸੀ, ਜਿਵੇਂ ਨਾਰਦ ਮੁਨੀ ਨੇ ਧਰੂ ਨੂੰ ਉਪਦੇਸ਼ ਦੇ ਕੇ, ਮੰਤਰ ਬਖਸ਼ੇ, ਸਿੱਖਿਆ ਦੇ ਕੇ ਮਧੂਬਨ ਵੱਲ ਨੂੰ ਭੇਜ ਦਿੱਤਾ, ਅਤੇ ਆਪ ਜਿਵੇਂ ਨਾਰਦ ਮੁਨੀ ਧਰੂ ਦੇ ਪਿਓ ਉਤਾਨਪਦ ਰਾਜੇ ਕੋਲ ਆਇਆ ਸੀ, ਜਿਵੇਂ ਉਤਾਨਪਦ ਰਾਜੇ ਨੂੰ ਆ ਕੇ ਕੁਛ ਕਿਹਾ ਸੁਣਿਆ ਨਾਰਦ ਮੁਨੀ ਨੇ, ਉਹ ਪ੍ਰਸੰਗ ਹੁਣ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਚੱਲ ਨਾਰਦ ਨਿਰਿਪ ਕੇ ਢਿੱਗ ਆਵਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹੇ ਵੀ ਮਰਦਾਨਾ, ਇਸ ਤਰ੍ਹਾਂ ਤੂੰ ਭਗਤ ਨੂੰ ਉਪਦੇਸ਼ ਦੇ ਕੇ ਫਿਰ ਉੱਥੋਂ ਕਹਿੰਦੇ ਚੱਲਦਾ ਹੋਇਆ ਜਿਹੜਾ ਨਾਰਦ ਮੁਨੀ ਹੈ ਉਹ ਧਰੂ ਦੇ ਪਿਓ ਜਿੱਥੇ ਉਤਾਨਪਦ ਰਾਜਾ ਰਹਿ ਰਿਹਾ ਸੀ ਉੱਥੇ ਚੱਲ ਕੇ ਆਇਆ। ਸੁਤ ਬਿਯੋਗ ਜਿਹ ਮੁਖ ਮੁਰਝਾਵਾ। ਪੁੱਤਰ ਦੇ ਵਿਛੋੜੇ ਕਰਕੇ ਜਿਸ ਉਤਾਨਪਦ ਰਾਜੇ ਦਾ ਜਿਹੜਾ ਮੁਖ ਹੈ ਮੁਰਝਾਇਆ ਕੁਮਲਾਇਆ ਹੋਇਆ ਸੀ। ਭਿਖ ਰਿਖ ਕੋ ਨਿਰਿਪ ਆਦਰ ਦੀਨਾ। ਨਾਰਦ ਮੁਨੀ ਨੂੰ ਆਇਆ ਵੇਖ ਕੇ ਰਾਜੇ ਉਤਾਨਪਾਨ ਨੇ ਬੜਾ ਇਹਨੂੰ ਅਦਬ ਸਤਿਕਾਰ ਦਿੱਤਾ। ਪੂਜ ਪਾਏ ਪਰ ਪਰਣਮ ਕੀਨਾ। ਮਰਦਾਨੇ ਇਸ ਤਰ੍ਹਾਂ ਨਾਰਦ ਮੁਨੀ ਦੇ ਚਰਨਾਂ ਨੂੰ ਪੂਜ ਕੇ ਫਿਰ ਉਸਦੇ ਚਰਨਾਂ ਤੇ ਨਮਸਕਾਰ ਵੀ ਕੀਤਾ ਰਾਜੇ ਨੇ। ਬੋਲਿਓ ਨਾਰਦ ਮੁਨੀ ਪ੍ਰਵੀਨਾ। ਉਸ ਵੇਲੇ ਜਿਹੜਾ ਸਿਆਣਾ ਨਾਰਦ ਮੁਨੀ ਉਤਾਨਪਦ ਰਾਜੇ ਦੇ ਤਾਈ ਬੋਲਿਆ, ਹੇ ਭੂਪਤ ਤਾਪ ਬਦਨ ਮਲੀਨਾ। ਰਾਜੇ ਉਤਾਨਪਾਦ ਤੇਰਾ ਜਿਹੜਾ ਮੁੱਖ ਹੈ ਬੜਾ ਮਲੀਨ ਜਿਹਾ ਮੁਰਝਾਇਆ ਹੋਇਆ ਹੈ। ਧਰਮ ਅਰਥ ਕੋ ਬਿਗੜਿਓ ਆਜੂ। ਕੋਈ ਧਰਮ ਦਾ ਕੰਮ ਬਿਗੜ ਗਿਆ ਜਾਂ ਅਰਥ ਕੋਈ ਧਨ ਪਦਾਰਥ ਦਾ ਕੰਮ ਵਿਗੜ ਗਿਆ ਹੈ। ਸੁਣਿਓ ਬਚਨ ਭਨੇ ਨਾਰ ਰਾਜੂ। ਇਹਾਂ ਨਾਰਦ ਮਜਨ ਤੋਂ ਸੁਣ ਕੇ ਫਿਰ ਜਿਹੜਾ ਉਤਾਨਪਰ ਰਾਜਾ ਲੋਕਾਂ ਦਾ ਸੀ ਉਹਨੇ ਉਹ ਬਚਨ ਕਹੇ ਨਾਰਦ ਮੁਨ ਤਾਈ। ਹੇ ਮਨ ਮੈਂ ਕਾਮੀ ਮਤ ਹੀ ਨਾ। ਹੇ ਨਾਰਦ ਮੁਨੀ ਜੀ ਮੈਂ ਬਹੁਤ ਹੀ ਕਹਿੰਦੇ ਕਾਮੀ ਆ, ਅਕਲ ਤੋਂ ਹੀਣਾ ਹਾਂ। ਲੰਪਟ ਸਦਾ ਰਹੋ ਤੀਏ ਦੀਨਾ। ਇਸ ਤਰ੍ਹਾਂ ਕਹਿੰਦੇ ਇਸਤਰੀ ਦੇ ਅਧੀਨ ਹੋਇਆ ਹੋਇਆ ਵਿਸ਼ੇ ਲੰਪਟ ਰਹਿਣਾ ਹਾਂ। ਬਾਲਕ ਪੰਚ ਬਰਖ ਕੋ ਜੋ। ਕੀ ਦੱਸਾਂ ਨਾਰਦ ਮੁਨੀ ਜੀ, ਮੇਰਾ ਜਿਹੜਾ ਵੱਡਾ ਪੁੱਤਰ ਪੰਜ ਕੁ ਸਾਲਾਂ ਦਾ ਹੈ ਸੀ ਉਮਰ ਵਿੱਚ, ਬਿਨ ਅਪਰਾਧ ਤਜਿਓ ਮੈਂ ਸੋ। ਉਸ ਪੁੱਤਰ ਦਾ ਕੋਈ ਗੁਨਾਹ ਨਹੀਂ ਸੀ, ਕੋਈ ਉਹਨੇ ਉਗਣ ਨਹੀਂ ਕੀਤਾ, ਬਿਨਾਂ ਗੁਨਾਹ ਤੋਂ ਮੈਂ ਅੱਜ ਉਹਨੂੰ ਛੱਡ ਦਿੱਤਾ। ਆਬ ਉੱਠ ਗਯੋ ਕਰਨ ਤਪ ਬਨ ਮੈਂ। ਇਹ ਨਾਰਦ ਮੁਨੀ ਜੀ ਉਹ ਪੰਜ ਸਾਲ ਦਾ ਬੱਚਾ ਹੁਣ ਉੱਠ ਕੇ ਜੰਗਲ ਵੱਲ ਨੂੰ ਤਪ ਕਰਨ ਲਈ ਚਲਾ ਗਿਆ ਹੈ। ਸੁਦਾ ਹੋਏ ਸ਼ਰਮ ਸੀਤ ਉਸ਼ਨ ਮੈਂ। ਜੰਗਲ ਵਿੱਚ ਉਹਨੂੰ ਬਹੁਤ ਭੁੱਖ ਤੰਗ ਕਰੇਗੀ, ਇਸੇ ਤਰ੍ਹਾਂ ਥਕਾਵਟ ਹੋਏਗੀ, ਠੰਡ ਤੇ ਗਰਮੀ ਦੇ ਨਾਲ ਔਖਾ ਹੋਊਗਾ। ਸੋ ਕੇ ਮਸਾਹਜ ਸੰਕਟ ਭਾਰੀ, ਉਹ ਜਿਹੜੇ ਜੰਗਲ ਦੇ ਭੁੱਖਤੇ ਦੇ ਗਰਮੀ ਸਰਦੀ ਦੇ ਦੁੱਖ ਹੈ, ਉਹ ਬੱਚਾ ਕਿਵੇਂ ਸਹਾਰੇਗਾ। ਖਾਏ ਜਾਏ ਕੋ ਬਿਨ ਰਖਵਾਰੀ, ਉਹਦੀ ਕੋਈ ਰੱਖਿਆ ਕਰਨ ਵਾਲਾ ਨਹੀਂ। ਉੱਥੇ ਕੋਈ ਜੰਗਲ ਵਿੱਚ ਜਿਹੜੇ ਸ਼ੇਰ ਵਗੇਲੇ ਉਹ ਬੱਚੇ ਨੂੰ ਖਾ ਜਾਣਗੇ। ਕਰਨਾ ਬੈਨ ਸੁਨੇ ਮੁਨ ਰਾਏ, ਮਰਦਾਨੇ ਇਸ ਤਰ੍ਹਾਂ ਜਦੋਂ ਮੁਨੀਆਂ ਦੇ ਰਾਜੇ ਨਾਰਦ ਮੁਨੀ ਨੇ ਰਾਜੇ ਦੇ ਕਰਨਾ ਰਸ ਵਾਲੇ ਬਚਨ ਸੁਣੇ, ਬਹੁਤ ਵੀ ਉਹਦਾ ਦਿਲ ਦਰਵਿਆ ਹੋਇਆ ਹੈ, ਰਹਿਮ ਵਿੱਚ ਆਇਆ ਹੋਇਆ ਹੈ। ਹੇਤ ਪ੍ਰਬੋਧਨ ਗਿਰਾ ਅਲਾਈ, ਉਸ ਵੇਲੇ ਰਾਜੇ ਨੂੰ ਸਮਝਾਉਣ ਵਾਸਤੇ ਨਾਰਦ ਮੁਨੀ ਨੇ ਬਚਨ ਕਿਹਾ। ਸੁਤ ਕੇ ਹੇਤ ਨ ਸੋਚ ਰਜਾਨਾ, ਹੇ ਰਾਜੇ ਉਤਾਨ ਪਾਦ, ਆਪਣੇ ਤੂੰ ਭਗਤ ਪੁੱਤਰ ਦੇ ਵਾਸਤੇ ਕੋਈ ਕੋਈ ਤੂੰ ਸੋਚ ਕੇ ਫਿਕਰ ਨਾ ਕਰ। ਈਸ਼ਵਰ ਬਸ ਹੈ ਸਰਬ ਇਸ ਥਾਨਾ, ਜਿਹੜਾ ਈਸ਼ਵਰ ਹੈ ਭਗਵਾਨ ਉਹ ਸਾਰੇ ਸਥਾਨਾਂ ਵਿੱਚ ਹੀ ਵਸਦਾ ਹੈ। ਮੈਂ ਸ਼ਿਸ਼ਕਾਰ ਹੈ ਤਪ ਭਾਰੀ, ਜਿਹੜਾ ਪੁੱਤਰ ਹੈ ਨਾ ਜੰਗਲ ਵਿੱਚ ਜਾ ਕੇ ਭਾਰੀ ਤਪੱਸਿਆ ਕਰੇਗਾ। ਲੋਕ ਪਾਲ ਤੇ ਉੱਚ ਅਧਿਕਾਰੀ, ਤਪੱਸਿਆ ਕਰਕੇ ਜਿਹੜੇ ਲੋਕ ਪਾਲ ਹੈ ਨਾ, ਸੂਰਜ ਹੈ, ਚੰਦਰਮਾ ਹੈ, ਕੁਬੇਰ ਹੈ, ਇੰਦਰ ਆਦਿਕ ਹੈ, ਇਹਨਾਂ ਤੋਂ ਭਾਰੀ ਉੱਚੇ ਅਹੁਦੇ ਦਾ ਮਾਲਕ ਹੋਵੇਗਾ। ਪੂਰਨ ਦਿਵਸ ਆਏ ਤਵ ਪਾਸਾ, ਇਹ ਅਤਾਨ ਪਦ ਰਾਜੇ ਇਸ ਤਰ੍ਹਾਂ ਮਹਾਨ ਤਪੱਸਿਆ ਕਰਕੇ ਥੋੜੇ ਦਿਨਾਂ ਤੋਂ ਬਾਅਦ ਤੇਰੇ ਕੋਲ ਚਲੇ ਆਏਗਾ। ਜਗ ਮੈਂ ਕਰ ਹੈ ਸੁਜਸ ਪ੍ਰਕਾਸ਼ਾ, ਸੰਸਾਰ ਦੇ ਸ੍ਰੇਸ਼ ਜਸ ਪ੍ਰਗਟ ਕਰੇਗਾ, ਪ੍ਰਕਾਸ਼ ਕਰੇਗਾ। ਅਸ ਪ੍ਰਕਾਰ ਕਹਿ ਮੁਨੀ ਭਯਾਨਾ, ਮਰਦਾਨੇ ਉਹ ਨਾਰਦ ਮੁਨੀ ਅਤਾਨ ਪਰ ਰਾਜੇ ਨੂੰ ਇਸ ਤਰ੍ਹਾਂ ਕਹਿ ਕੇ ਚਲਿਆ ਗਿਆ ਸੀ। ਤਜੇ ਉਹ ਰਾਜ ਨਿਜ ਸੋਚ ਰਜਾਨਾ, ਉਸ ਵੇਲੇ ਜਿਹੜਾ ਉਤਾਨ ਪਦ ਰਾਜਾ ਸੀ ਉਸਨੇ ਆਪਣੇ ਰਾਜ ਭਾਗ ਸੰਬੰਧੀ ਜਿਹੜਾ ਉਹ ਫਿਕਰ ਕਰ ਰਿਹਾ ਸੀ ਉਹਨੂੰ ਛੱਡ ਦਿੱਤਾ। ਧਰੁਵ ਤਹਿ ਕਰਨ ਲੱਗਿਓ ਤਪ ਭਾਰੀ, ਇਸ ਤਰ੍ਹਾਂ ਮਰਦਾਨੇ ਮਧੂਬਨ ਜੰਗਲ ਵਿੱਚ ਜਾ ਕੇ ਧਰੁਵ ਤਾਂ ਫਿਰ ਇਸ ਤਰ੍ਹਾਂ ਭਾਰੀ ਤਪ ਕਰਨ ਲੱਗ ਪਿਆ। ਤੀਸਰ ਦਿਨ ਫਲ ਖਾਏ ਹਾਰੀ, ਵੀ ਮਰਦਾਨੇ ਬੱਚਾ ਸੀ ਨਹੀਂ ਤਾਂ ਖਾਈ ਜਾਂਦਾ ਹੁੰਦਾ, ਫਿਰ ਕਹਿੰਦੇ ਫਲਾਂ ਦਾ ਜਿਹੜਾ ਭੋਜਨ ਤੀਸਰੇ ਦਿਨ ਤੈਨੂੰ ਖਾਂਦਾ ਹੁੰਦਾ ਸੀ। ਪੂਜਿਤ ਜਾਂ ਇੱਕ ਮਾਸ ਬਿਤਾਇਓ, ਇਸ ਤਰ੍ਹਾਂ ਕਹਿੰਦੇ ਪੂਜਾ ਭਗਤੀ ਕਰਦੇ ਆ, ਤੀਸਰੇ ਦਿਨ ਫਲ ਫੁਲ ਖਾ ਕੇ ਤਪ ਕਰਦੇ ਆ, ਇੱਕ ਮਹੀਨਾ ਨੇ ਪੂਰਾ ਕੀਤਾ ਸੀ। ਦੂਸਰ ਮਾਸ ਤ੍ਰਿਨਨ ਕੋ ਖਾਇਓ, ਜਦੋਂ ਦੂਸਰਾ ਮਹੀਨਾ ਸ਼ੁਰੂ ਹੋ ਗਿਆ ਫਿਰ ਜਿਹੜਾ ਘਾਹ ਹੈ ਸਾਗਾ ਦੇ ਕੀ ਇਹ ਖਾਂਦਾ ਰਿਹਾ ਹੈ। ਸੁਕੇ ਪਰਨ ਤੀਸਰੇ ਮਾਸਾ, ਤੀਸਰਾ ਮਹੀਨਾ ਚੜਿਆ ਹੈ ਫਿਰ ਕਹਿੰਦੇ ਸੁੱਕੇ ਪੱਤੇ ਖਾਣ ਲੱਗ ਪਿਆ ਸੀ ਇਹ। ਖਾਏ ਰਹੇ ਸਿਮਰੈ ਸੁਖ ਰਾਸਾ, ਸੁੱਕੇ ਪੱਤੇ ਖਾ ਕਿ ਜਿਹੜਾ ਸੁਖਾਲਾ ਖਜ਼ਾਨਾ ਉਹਨੂੰ ਸਿਮਰਦਾ ਰਹਿੰਦਾ ਸੀ। ਨਵ ਮੈਂ ਦਿਵਸ ਪਾਏ ਮੁਖ ਸੋ, ਜਿਹੜੇ ਸੁੱਕੇ ਪੱਤੇ ਉਹ ਵੀ ਕਹਿੰਦੇ ਜਦੋਂ ਨੌ ਦਿਨ ਲੰਘ ਜਾਂਦੇ ਸੀ ਫੇਰ ਮੂੰਹ ਵਿੱਚ ਪਾਉਂਦਾ, ਨੌਵੇਂ ਦਿਨ ਸੁੱਕੇ ਪੱਤੇ ਛਕਦਾ ਸੀ। ਨੀਰ ਭਰਨ ਸੁੱਕੇ ਹੈ ਜੋ, ਪਾਣੀ ਪੀ ਲੈਂਦਾ ਜਾਂ ਸੁੱਕੇ ਜਿਹੜੇ ਪੱਤੇ ਉਹ ਬਸ ਭੋਜਨ ਦੇ ਥਾਂ ਖਾ ਲੈਂਦਾ ਸੀ। ਚੌਥੋ ਮਾਸ ਬਹੁਰ ਜਬ ਆਇਓ, ਮਰਦਾਨੇ ਜਿਸ ਵੇਲੇ ਭਗਤ ਨੂੰ ਭਗਤੀ ਕਰਦਿਆਂ ਚੌਥਾ ਮਹੀਨਾ ਸ਼ੁਰੂ ਹੋ ਗਿਆ, ਦਵਾਦਸ ਦਿਵਸਨ ਮੈਂ ਤਬ ਖਾਇਓ, ਜਿਹੜੇ ਸੁੱਕੇ ਪੱਤੇ ਆ ਬਾਰਵੇਂ ਦਿਨ ਇਹ ਛਕਰਨ ਲੱਗ ਪਿਆ ਸੀ। ਮਾਸ ਪੰਜਵੇਂ ਪੌਣ ਅਹਾਰੀ, ਪੰਜਵਾਂ ਮਹੀਨਾ ਸ਼ੁਰੂ ਹੋ ਗਿਆ ਫਿਰ ਤਾਂ ਪੌਣਾ ਹਾਰੀ ਬਸ ਹਵਾ ਹੀ ਪੱਕਦਾ ਸੀ, ਕੁਝ ਨੀ ਖਾਂਦਾ ਪੀਂਦਾ ਹੈ ਸੀ। ਜੀਤ ਸਵਾਸ ਲੀਨੇ ਇੱਕ ਵਾਰੀ, ਤਪੱਸਿਆ ਦੇ ਬਲ ਦੇ ਨਾਲ ਇੱਕੋ ਵਾਰੀ ਆਪਣੇ ਸਵਾਸ ਸਾਨੂੰ ਕਹਿੰਦੇ ਜਿੱਤ ਲਿਆ, ਕੰਟਰੋਲ ਵਿੱਚ ਕਰ ਲਿਆ ਇਸਨੇ। ਇੱਕ ਚਰਨ ਪਰ ਹੋਇ ਕਰ ਠਾਡੋ, ਜਦੋਂ ਤਪ ਕਰਦਾ ਸੀ ਕਹਿੰਦੇ ਇੱਕ ਪੈਰ ਦੇ ਭਾਰੇ ਖੜਾ ਹੋ ਜਾਂਦਾ ਸੀ। ਭਇਓ ਬਿਪਟ ਨਿਆਈ ਅਤ ਗਾਡੋ, ਕਹਿੰਦੇ ਦਰਖਤ ਖੜੋਤਾ ਹੁੰਦਾ ਤਕੜਾ ਹੋ ਕੇ ਦਰਖਤ ਵਾਂਗੂ ਖੜਾ ਰਹਿੰਦਾ ਸੀ ਇੱਕ ਪੈਰ ਦੇ ਭਾਰੇ। ਸਭ ਦਿਸ਼ ਤੇ ਮਨ ਰੋਕਣ ਕੀਨੋ, ਮਰਦਾਨੇ ਆਏ ਤਰੂ ਭਗਤ ਨੇ ਸਾਰੇ ਤਰਫਾਂ ਤੋਂ ਆਪਣੇ ਮਨ ਨੂੰ ਰੋਕ ਲੈਣਾ ਕੀਤਾ। ਸ੍ਰੀ ਕਰਤਾਰ ਚਰਨ ਮਹਿ ਦੀਨਾ, ਮਾਇਆ ਦਾ ਮਾਲਕ ਕਰਤਾਰ ਉਹਦੇ ਚਰਨਾਂ ਦੇ ਵਿੱਚ ਇਹਨੇ ਆਪਣੇ ਮਨ ਨੂੰ ਲਾ ਦਿੱਤਾ ਸੀ। ਜੋ ਮਹਿ ਦਾਦਿਕ ਬਹੁਰ ਪ੍ਰਧਾਨਾ, ਜਿਵੇਂ ਮੂਲ ਪ੍ਰਕਿਰਤੀ ਹੈ, ਮਹਿ ਤੱਤ ਹੈ, ਤਿਰਦਾ ਹੰਕਾਰ ਇਤਾਦਿਕ ਜਿਹੜੇ ਹਨ, ਇਹਨਾਂ ਦਾ ਜਿਹੜਾ ਮੁਖੀ ਹੈ, ਸਭ ਕੋ ਹੈ ਆਧਾਰ ਭਗਵਾਨ। ਸਾਰੇ ਮੂਲ ਪ੍ਰਕਿਰਤੀ ਮਹਿ ਤਿਰ ਦਾ ਹੰਕਾਰ ਦਾ ਜਿਹੜਾ ਆਧਾਰ ਆਸਰਾ, ਉਹ ਤਾਂ ਪਰਮਾਗਨ ਹੀ ਹੈ। ਤੇਹ ਕੋ ਧਿਆਨ ਅਡੋਲ ਸੁਧਾਰ ਕੇ, ਉਸ ਭਗਵਾਨ ਦਾ ਕਹਿੰਦੇ ਅਡੋਲ ਹੋ ਕੇ ਧਿਆਨ ਧਾਰ ਕੇ, ਰਹੇ ਉਠਾਡ ਔਰ ਦ੍ਰਿੜਤਾ ਕਰਕੇ, ਚੌਨ ਪੂਰੀ ਪਕਿਆਈ ਕਰਕੇ ਖੜੋਤਾ ਰਿਹਾ ਹੈ। ਰੋਕ ਸਵਾਸ ਜਬ ਕੀਏ ਅਸ ਕਰਨੀ, ਮਰਦਾਨੇ ਜਦੋਂ ਇਹਨੇ ਸਵਾਸਾਂ ਨੂੰ ਰੋਕ ਤੇ ਇਸ ਤਰ੍ਹਾਂ ਦੀ ਕਰਨੀ ਕਮਾਈ ਕੀਤੀ, ਡਗਮਗ ਡੋਲ ਗਈ ਸਭ ਧਰਨੀ, ਤਪਦੇ ਬਲ ਕਰਕੇ ਸਾਰੀ ਜਿਹੜੀ ਧਰਤੀ ਹੈ ਕਹਿੰਦੇ ਡਾਵਾਂ ਡੋਲ ਹੋ ਕੇ ਡੋਲ ਗਈ। ਸਭ ਕੇ ਸਵਾਸ ਰੁਕੇ ਤੇ ਕਾਲਾ, ਤਪਦੇ ਬਲ ਦੇ ਕਰਕੇ ਸਾਰਿਆਂ ਦੇ ਉਸ ਸਮੇਂ ਕਹਿੰਦੇ ਸਵਾਸ ਰੁਕਣ ਲੱਗ ਪਏ, ਔਖੇ ਜੇ ਹੋਣ ਹੋ ਕੇ ਆਉਣ ਲੱਗ ਪਏ। ਜਗ ਮੈਂ ਖਰ ਬਰ ਭਰੇ ਉਹ ਸੰਸਾਰ ਦੇ ਵਿੱਚ ਬੜਾ ਭਾਰੀ ਕਹਿੰਦੇ ਘਬਰਾਹਟ ਜੀ ਪੈ ਗਈ। ਤੇ ਸ਼ਿਨ ਅਮਰ ਗਏ ਹਰ ਸ਼ਰਨ, ਮਰਦਾਨੇ ਉਸ ਸਮੇਂ ਜਿੰਨੇ ਦੇਵਤੇ ਸੀ ਭਗਵਾਨ ਵਿਸ਼ਨੂੰ ਦੀ ਸ਼ਰਨ ਵਿੱਚ ਗਏ, ਇੱਕ ਮਨ ਹੋਇਆ ਬਹੁ ਬਿਦ ਜਸ ਬਰਨ, ਇੱਕ ਮਨ ਹੋ ਕੇ ਬਹੁਤ ਤਰ੍ਹਾਂ ਕਰਕੇ ਦੇਵਤਿਆਂ ਨੇ ਭਗਵਾਨ ਦਾ ਜਸ ਕਰਿਆ। ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ, ਈਸ਼ਵਰ ਜੀ ਭਗਵਾਨ ਜੀ ਕਿਉਂ ਸਾਰੇ ਸਵਾਸ ਰੋਕ ਔਖੇ ਆ ਰਹੇ ਹਨ। ਦੁਖਿਓ ਜਗਤ ਦੀਜੈ ਸੁਖ ਰਾਸਾ, ਹਰ ਦੁਖੀ ਹੋ ਰਿਹਾ ਸਵਾਸ ਰੁਕਣ ਕਰਕੇ, ਬਹੁਤਾ ਸੁਖ ਦਈਏ ਜੀ। ਸ੍ਰੀ ਭਗਵੰਤ ਕਹੀ ਤਬ ਬਾਨੀ, ਮਰਦਾਨੇ ਤਦੋਂ ਮਾਇਆ ਦੇ ਮਾਲਕ ਭਗਵੰਤ ਨੇ ਉਹ ਬਚਨ ਕਿਹਾ ਦੇਵਤਿਆਂ ਨੂੰ, ਮਤ ਭੈ ਕਰ ਹੋਏ ਦੁਖ ਹਾਨੀ, ਕੋਈ ਡਰ ਭੈ ਕਰੋ ਸਾਰਿਆਂ ਦਾ ਦੁਖ ਨਾਸ ਹੋਵੇਗਾ। ਬਾਲ ਭਗਤ ਮਮ ਅਤ ਹੱਠ ਧਾਰੀ, ਦੇਵਤਿਆਂ ਨੂੰ ਭਗਵਾਨ ਨੇ ਦੱਸਿਆ ਸੀ ਵੀ ਬਾਲ ਕੁਮਰਾ ਵਿੱਚ ਮੇਰਾ ਭਗਤ ਹੈ, ਉਹਨੇ ਬੜਾ ਹੱਠ ਧਾਰਿਆ ਹੈ। ਕੀਨ ਦੁਰਾਸਦ ਤਪ ਜਿਹ ਭਾਰੀ, ਇਸਨੇ ਕਹਿੰਦੇ ਬਹੁਤ ਔਖੇ ਹੋ ਕੇ ਭਾਰੀ ਤਪ ਕੀਤਾ ਹੈ। ਅਬ ਮੈਂ ਜਾਉ ਤਾਹਕੇ ਪਾਸਾ, ਇਹ ਦੇਵਤਿਆਂ ਉਹ ਹੁਣ ਭਗਤ ਦੇ ਕੋਲ ਮੈਂ ਆਪ ਜਾਣਾ। ਸਭ ਕੋ ਛੂਟੈ ਰੋਕਣ ਸਵਾਸਾ, ਕਰਕੇ ਸਵਾਸ ਰੁਕ ਰੁਕ ਕੇ ਆ ਰਹੇ ਉਹ ਸਾਰਿਆਂ ਦੇ ਛੁੱਟ ਛੁੱਟ ਸੌਖੇ ਹੋ ਜਾਣ। ਸੁਨ ਇਮ ਬਾਣੀ ਅਮਰ ਪਧਾਰੇ, ਇਹ ਵੀ ਮਰਦਾਨੇ ਓ ਭਗਵਾਨ ਤੋਂ ਬਾਣੀ ਸੁਣ ਕੇ ਦੇਵਤੇ ਚਲੇ ਗਏ ਸੀ। ਜਹ ਤਹ ਕੇ ਹੁਤੇ ਬਸਾਰੇ, ਜਿੱਥੇ ਕਿੱਥੇ ਉਹਨਾਂ ਦੇ ਬਸਣ ਵਾਲੇ ਥਾਂ ਸੀ, ਅੱਡੋ ਅੱਡੀ ਪੁਰੀਆਂ ਵਿੱਚ ਰਹਿੰਦੇ ਸਨ। ਸ੍ਰੀ ਭਗਵੰਤ ਚੜੇ ਉਰਗਾਰੀ, ਇੱਧਰ ਮਾਇਆ ਦੇ ਮਾਲਕ ਕਹਿੰਦੇ ਗੜ ਦੇ ਉੱਪਰ ਚੜ ਪਏ। ਆਏ ਜਹਾਂ ਤਪ ਕਰ ਹੈ ਤਪ ਭਾਰੀ, ਭਾਰੀ ਤਪ ਕਰ ਰਿਹਾ ਸੀ ਮਧੂਬਨ ਜੰਗਲ ਵਿੱਚ, ਉੱਥੇ ਚੱਲ ਕੇ ਆ ਗਏ। ਮਨ ਇੰਦਰੀ ਕਰ ਅਚਲ ਸਮਾਧੀ, ਇੱਧਰ ਵੀ ਮਰਦਾਨੇ ਤਨੂ ਨੇ ਆਪਣੇ ਮਨ ਨੂੰ ਗਿਆਨ ਇੰਦਰੀਆਂ ਨੂੰ ਚੱਲ ਕਰਕੇ ਸਮਾਧੀ ਲਾਈ ਹੋਈ ਸੀ। ਕੇਵਲ ਕੇਸ਼ਵ ਚਰਨ ਅਰਾਧੀ, ਸਿਰਫ ਇੱਕੋ ਇੱਕ ਜਿਹੜਾ ਭਗਵਾਨ ਉਹਦੇ ਚਰਨਾਂ ਦੀ ਅਰਾਧਨਾ ਕਰ ਰਿਹਾ, ਚਰਨਾਂ ਵਿੱਚ ਜੁੜਿਆ ਸੀ ਧਿਆਨ ਲਾ ਕੇ। ਹਿਰਦੇ ਸਰੂਪ ਬਸਾਏ ਅਨੂਪਾ, ਸਰੂਪ ਦਾ ਧਿਆਨ ਨਾਰਦ ਮੁਨੀ ਨੇ ਵਸਿਆ ਸੀ, ਇਹਨੂੰ ਹਿਰਦੇ ਵਿੱਚ ਇਸਨੇ ਵਸਾਇਆ ਸੀ ਅਨੂਪਾ। ਨਹੀਂ ਬਹਿਰ ਕੋ ਪਿਖੈ ਸਰੂਪਾ, ਭਗਵਾਨ ਇਹਦੇ ਕੋਲ ਗਏ ਸਨ ਤਦੋਂ ਕਹਿੰਦੇ ਬਾਹਰ ਜਿਹੜੇ ਭਗਵਾਨ ਜੀ ਆ ਖੜੋਤੇ ਉਹਨਾਂ ਨੂੰ ਇਹ ਨਹੀਂ ਦੇਖ ਰਿਹਾ ਸੀ। ਜਬ ਸ੍ਰੀ ਹਰ ਕੀ ਅੰਤਰ ਧਿਆਨੇ, ਜਦੋਂ ਕਹਿੰਦੇ ਹਰੀ ਭਗਵਾਨ ਨੇ ਇਹਦੇ ਅੰਦਰਲਾ ਧਿਆਨ ਕਹਿੰਦੇ ਨਾਸ ਕਰ ਲਿਆ, ਅਲੋਪ ਕਰ ਲਿਆ, ਤਬ ਪੰਕਜ ਸੇ ਨੈਣ ਖੁਲਾਨੇ, ਜਦੋਂ ਕਹਿੰਦੇ ਭਗਤ ਦੇ ਕਮਲ ਵਰਗੇ ਨੇਤਰ ਫਿਰ ਖੁੱਲ ਗਏ। ਸੋ ਸਰੂਪ ਢਿੱਗ ਬਾਹਰ ਦੇਖਾ, ਜਦੋਂ ਅੱਖਾਂ ਖੋਲ ਕੇ ਦੇਖਿਓ ਬਾਹਰ ਵੀ ਸਰੂਪ ਕੋੜੀ ਥੱਕਿਆ ਇਸਨੇ, ਪਰ ਉਹ ਡੰਡਵਤ ਪ੍ਰੇਮ ਵਿਸੇਖਾ, ਮਰਦਾਨੇ ਫਿਰ ਜਿਹੜਾ ਤਰੂਪ ਭਗਤ ਹੈ ਬਹੁਤੇ ਪ੍ਰੇਮ ਵਿੱਚ ਆ ਕੇ ਡੰਡੇ ਵਰ ਸਿੱਧਾ ਚਰਨਾਂ ਤੇ ਟਹਿ ਪਿਆ ਸੀ। ਪੁਨ ਲੋਚਨ ਭਰ ਰੂਪ ਨਿਹਾਰਾ, ਉਸ ਤੋਂ ਬਾਅਦ ਨੇਤਰ ਭਰ ਕੇ ਸੋਹਣਾ ਸਰੂਪ ਭਗਵਾਨ ਦਾ ਤੂਨੇ ਦੇਖਿਆ ਸੀ। ਚਹਿਤ ਅਲਿੰਗਨ ਸ੍ਰੀ ਕਰਤਾਰਾ, ਇਹ ਭਗਵਾਨ ਕਰਤਾਰ ਜੀ ਉਹਨਾਂ ਨੂੰ ਜਫੀਏ ਪਾਇਆ ਚਾਹੁੰਦਾ ਸੀ। ਉਸ ਤਤ ਕਾਰਨ ਸਖਤ ਮਤ ਥੋਰੀ, ਬੱਚਾ ਸੀ ਅਜੇ ਬੁੱਧੀ ਥੋੜੀ ਸੀ, ਭਗਵਾਨ ਦੀ ਉਸਤੀ ਤਾਂ ਕਰ ਨਹੀਂ ਸਕਦਾ ਸੀ। ਇੱਛਾ ਅਧਿਕ ਰਹਿਓ ਕਰ ਜੋਰੀ, ਉਸਤੀ ਕਰਨ ਦੀ ਇੱਛਾ ਬਹੁਤ ਸੀ, ਦੋਵੇਂ ਹੱਥੇ ਜੋੜ ਰਿਹਾ ਸੀ। ਸ੍ਰੀ ਹਰ ਜਾਨ ਗਏ ਉਰਤਾਹ, ਮਰਦਾਨੇ ਮਾਇਆ ਦੇ ਮਾਲਕ ਦੇ ਹਿਰਦੇ ਦੀ ਜਾਣ ਗਏ। ਨਿਜ ਕਰ ਸੰਖ ਤਬ ਹੈ ਮੁਖ ਸੁਆਹਾ, ਆਪਣਾ ਜਿਹੜਾ ਹੱਥਾਂ ਦਾ ਸੰਖ ਜਾ ਲੈ ਕੇ ਤੂੰ ਦੇ ਮੂੰਹ ਨੂੰ ਛੁਆਇਆ ਸੀ ਭਗਵਾਨ ਨੇ। ਤਤ ਛਿਨ ਉਜਲ ਮਤ ਹੋਇ ਆਈ, ਉਸੇ ਵੇਲੇ ਕਹਿੰਦੇ ਤਰੂਨ ਦੀ ਜਿਹੜੀ ਅਕਲ ਬੁੱਧ ਬੜੀ ਸਵੱਛ ਉਜਲ ਹੋਏ ਆਈ ਸੀ। ਈਸ਼ਵਰ ਜੀਵ ਗਿਆਨ ਸਭ ਪਾਈ, ਈਸ਼ਵਰ ਕੀ ਹੈ ਜੀਵ ਕੀ ਹੈ ਸਾਰਾ ਗਿਆਨ ਇਹਨੇ ਪਾ ਲਿਆ ਸੀ। ਵਰਣਨ ਕਰਨ ਲੱਗਾ ਗੁਣ ਰੂਰੇ, ਫਿਰ ਵੀ ਮਰਦਾਨੇ ਸੋਹਣੇ ਜਿਹੜੇ ਗੁਣ ਹੈ ਉਹਨਾਂ ਨੂੰ ਕਥਨ ਕਰਨ ਲੱਗ ਪਿਆ ਸੀ। ਭਗਤ ਭਾਵ ਉਰ ਰਹੇ ਉਸ ਪੂਰੇ, ਹਿਰਦੇ ਵਿੱਚ ਕਹਿੰਦੇ ਪ੍ਰੇਮਾ ਭਗਤੀਆਂ ਪੂਰਾ ਭਰ ਰਹੀ ਸੀ। ਬੰਦੋ ਪਦ ਅਰਬਿੰਦ ਬਹੋਰੀ, ਧਰੋ ਨੇ ਕਿਹਾ ਸੀ ਹੇ ਭਗਵਾਨ ਮੈਂ ਤੁਹਾਡੇ ਚਰਨਾਂ ਨੂੰ ਫੇਰ ਨਮਸਕਾਰ ਕਰਦਾ। ਜਿਨ ਕਰਨਾ ਅਸਮਤ ਭੀ ਮੋਰੀ, ਆਪ ਜੀ ਦੀ ਕਿਰਪਾ ਕਰਕੇ ਮਹਾਰਾਜ ਸੰਖ ਛੋਣ ਕਰਕੇ ਮੇਰੀ ਐਸੀ ਸਵੱਛ ਬੁੱਧੀ ਹੋ ਗਈ ਹੈ। ਰਮਾ ਨਿਵਾਸ ਈਸ਼ ਭਗਵੰਤਾ, ਆਪ ਤਾਂ ਮਾਇਆ ਦੇ ਮਾਲਕ ਹੋ, ਸੰਸਾਰ ਦੇ ਈਸ਼ਵਰ ਹੋ, ਖਟ ਸਪਨ ਹੋ ਕੇ ਭਗਵੰਤ ਹੋ। ਅੰਤਰ ਜਾਮੀ ਸਰਬ ਅਨੰਤਾ, ਆਪ ਸਾਰਿਆਂ ਦੀ ਅੰਦਰਨੀਆਂ ਜਾਣਨ ਵਾਲੇ ਅੰਤਰ ਜਾਮੀ ਅਨੰਤ ਅੰਤ ਤੋਂ ਰਹੇ ਤੋ। ਜੜ ਜੰਗਮ ਮੈਂ ਵਿਆਪਕ ਸਾਰੇ, ਮਹਾਰਾਜ ਤੁਸੀਂ ਤਾਂ ਜਿਹੜੇ ਕੋਈ ਜੜ ਹਨ, ਖੜੋਤੇ ਹੈ ਪਹਾੜ ਬਿਰਸ਼ ਜੰਗੋ ਲੱਤਾਂ ਨਾਲ ਤੁਰਨ ਫਿਰਨ ਵਾਲੇ ਸਾਰਿਆਂ ਵਿੱਚ ਵਿਆਪਕ ਹੋ। ਰਚ ਹੋ ਆਪ ਪੁਨ ਰਹੋ ਨਿਰਾਰੇ, ਤੁਸੀਂ ਪਹਿਲਾਂ ਇਹਨਾਂ ਨੂੰ ਰਚਦੇ ਹੈ ਫਿਰ ਆਪ ਇਹਨਾਂ ਤੋਂ ਅਸੰਗ ਹੋ ਕੇ ਰਹਿੰਦੇ ਹੋ। ਜੇ ਨਾ ਭਜ ਹੈ ਤਾਪ ਚਰਨ ਗੁਸਾਏ, ਇਹ ਐਸੇ ਜੰਗ ਸੰਸਾਰ ਦੇ ਮਾਲਕ ਜੋ ਆਪ ਜੀ ਦੇ ਚਰਨਾਂ ਨੂੰ ਨਹੀਂ ਭਜਦੇ ਜਪਦੇ ਸੇਵਦੇ, ਜਾਏ ਨਰਕ ਮਹਿ ਸੰਕਟ ਪਾਏ। ਉਹ ਜਿਹੜੇ ਲੋਕ ਕਹਿੰਦੇ ਮਰ ਕੇ ਜਾ ਕੇ ਸੰਕਟ ਦੁੱਖ ਨਰਕਾਂ ਵਿੱਚ ਦੁੱਖ ਪਾਉਂਦੇ ਹੈ। ਜੇ ਚਰਨਾਰ ਬਿੰਦ ਰਸ ਪੀਨੇ, ਜਿਹੜੇ ਮਹਾਰਾਜ ਤੁਹਾਡੇ ਚਰਨਾਂ ਕਮਲਾਂ ਦੇ ਪ੍ਰੇਮ ਵਿੱਚ ਭਿੱਜ ਗਏ। ਆਪਣੋ ਮਨ ਮਿਲਿੰਦ ਸਮਕੀਨੇ, ਆਪਣਾ ਜਿਹੜਾ ਮਨ ਹੈ ਜਿਨ੍ਹਾਂ ਨੇ ਭੋਰੇ ਵਾਂਗ ਤੁਹਾਡੇ ਚਰਨਾਂ ਦਾ ਕਰ ਲਿਆ ਬਣਾ ਲਿਆ ਹੈ। ਸੋ ਸੁਖ ਪਾਵੈ ਅਮਿਤ ਵਿਸਾਲਾ, ਤਾਂ ਭਗਵਾਨ ਮਿਣਤੀ ਬਹੁਤਾ ਸੁਖ ਫਿਰ ਪਾਉਂਦੇ। ਕਬ ਨਾ ਭਰੈ ਤਿੰਨ ਪਰ ਜਮ ਜਲ, ਉਹਨਾਂ ਭਗਤੀ ਕਰਨ ਵਾਲਿਆਂ ਦਾ ਮਨ ਚਰਨਾਂ ਵਿੱਚ ਲਾਉਣ ਵਾਲਿਆਂ ਨੂੰ ਕਦੇ ਜਮਾਂ ਦਾ ਜਾਲ ਫਾਹਾ ਨਹੀਂ ਪੈਂਦਾ ਹੈ। ਬਿਨਾਂ ਪ੍ਰਿਆਸ ਤਰਹਿ ਸੰਸਾਰੂ, ਉਹ ਤਾਂ ਤੁਹਾਡੇ ਜਿਹੜੇ ਚਰਨਾਂ ਨਾਲ ਜੁੜਨ ਵਾਲੇ ਬਿਨਾਂ ਕਿਸੇ ਯਤਨ ਤੋਂ ਸੰਸਾਰ ਤੋਂ ਤਰ ਜਾਂਦੇ। ਅਪਰ ਉਧਾਰ ਹੈ ਨਿਜ ਸੰਗਾਰੂ, ਉਹ ਜਿਹੜੇ ਆਪਣੇ ਸੰਗੀ ਸਾਥੀ ਉਹਨਾਂ ਨੂੰ ਵੀ ਉਧਾਰ ਲੈਂਦੇ ਧਾਰ ਲੈਂਦੇ ਉਹ ਪੁਰੇਸ਼। ਤਿਨਕੋ ਮੋਹ ਦੇਹ ਸਤ ਸੰਗਾ, ਆਹੇ ਐਸੇ ਭਗਵਾਨ ਐਸੇ ਜਿਹੜੇ ਤੁਹਾਡੇ ਚਰਨਾਂ ਨੂੰ ਪੂਜਣ ਵਾਲੇ ਧਿਆਨ ਲਾਉਣ ਵਾਲੇ ਉਹਨਾਂ ਦਾ ਮੈਨੂੰ ਸਤਸੰਗਤ ਬਖਸ਼ੋ ਜੀ। ਤਬ ਗੁਣ ਸੁਣੋ ਗਾਏ ਸੋ ਮੰਗਾ, ਉਹਨਾਂ ਨਾਲ ਮਿਲ ਕੇ ਮੈਂ ਮਹਾਰਾ ਬੜੇ ਉਰਸ਼ਾਹ ਸਹਿ ਤੁਹਾਡੇ ਫਿਰ ਗੁਣ ਗਾਉਂਗਾ। ਆਹੇ ਮਨੀਖਾ ਮੋਹ ਮਨ ਜੇਤੀ, ਇਹ ਭਗਵਾਨ ਜਿਸਨੀ ਵੀ ਮੇਰੀ ਬੁੱਧ ਅਕਲ ਹੈ, ਵਰਣਨ ਕਰੋ ਸਕੀਰਤ ਤੇਤੀ, ਇਸ ਅਕਲ ਬੁੱਧ ਦੇ ਨਾਲ ਮੈਂ ਤੁਹਾਡੀ ਮਹਿਮਾ ਵਡਿਆਈ ਕਸਨ ਕਰੀ ਚੱਲਾਂ। ਬ੍ਰਹਮ ਏਕ ਤੂੰ ਸਭ ਹਿਨ ਮਾਹੀ, ਕਿਉਂਕਿ ਇੱਕੋ ਇੱਕ ਵਿਆਪਕ ਸਰੂਪ ਬ੍ਰਹਮ ਸਾਰਿਆਂ ਵਿੱਚ ਤੁਹਾਨੂੰ ਹੀ ਹੈ। ਸੂਤ ਆਧਾਰ ਮਣਕ ਜਿਉਂ ਆਹੀ, ਮਣਕਿਆਂ ਦਾ ਆਸਰਾ ਸਹਾਰਾ ਇੱਕ ਸੂਤ ਹੀ ਹੁੰਦਾ। ਇਸ ਤਰ੍ਹਾਂ ਜਿੰਨੇ ਸਰੀਰ ਰੂਪੀ ਬਣ ਕੇ ਸਾਰਿਆਂ ਦਾ ਤੁਸੀਂ ਸੂਤ ਵਾਂਗ ਆਧਾਰ ਸਹਾਰਾ ਹੋ। ਔਰ ਨਾ ਲਖੀ ਜਾਤ ਮਤ ਤੇਰੀ, ਇਹ ਪਰਮੇਸ਼ਰ ਹੋਰ ਜਿਹੜੀ ਮੈਂ ਆਪਣੀ ਬੁੱਧ ਵਿੱਚ ਕਹਿੰਦੇ ਤੁਹਾਨੂੰ ਜਾਣ ਨਹੀਂ ਸਕਦਾ ਹਾਂ। ਕਿਆ ਵਰਨ ਸੂਸ਼ਮ ਮਤ ਮੇਰੀ, ਜਿਹੜੀ ਅਕਲ ਬੁੱਧ ਹੈ ਬਹੁਤ ਸੂਖਮ ਜੀ ਹੈ ਥੋੜੀ ਜੀ ਹੈ, ਕਿਵੇਂ ਕਥਨ ਕਰਾਂ। ਦਾਸ ਗਿਰਾ ਅਸ ਸੁਨਤ ਕਿਰਪਾਲਾ, ਹਾਂ ਕਹਿੰਦੇ ਆਪਣੇ ਸੇਵਕ ਤੂੰ ਭਗਤੀ ਕਿਰਪਾਲੂ ਨੇ ਕਹਿੰਦੇ ਇਸਤਰੀਆਂ ਦੀ ਬਾਣੀ ਵਚਨ ਸੁਣ ਕੇ ਹਰਖ ਪ੍ਰਸੀਦਤ ਭਏ ਵਿਸਾਲਾ ਮਰਦਾਨੇ ਤਰੂ ਭਗਤ ਉੱਪਰ ਬਹੁਤੇ ਪ੍ਰਸੰਨ ਹੋ ਗਏ ਸੀ ਉਹ ਬੋਲੇ ਹੇ ਨਿਰਿਪ ਸੁੱਤ ਸੁਣ ਬਾਣੀ ਭਗਵਾਨ ਜੀ ਬੋਲੇ ਸੀ ਹੇ ਰਾਜੇ ਉਤਾਨ ਪਾਜ ਦੇ ਪੁੱਤਰ ਤੂੰ ਸੁਣ ਸਿਆਣੇ ਤਬ ਅੰਤਰ ਕੀ ਮੈਂ ਸਭ ਜਾਣੀ ਮੇਰੇ ਹਿਰਦੇ ਦੇ ਅੰਦਰ ਜਿਹੜੀ ਕੋਈ ਇੱਛਾ ਕਾਹਸ਼ ਉਹ ਮੈਂ ਸਾਰੀ ਜਾਣ ਲਈ ਹੋਈ ਸੋ ਅਬਲੇ ਹੋ ਪਰਮ ਪਦ ਉੱਚਾ ਸਾਰਿਆਂ ਤੋਂ ਜਿਹੜਾ ਉੱਚਾ ਅਹੁਦਾ ਹੈ ਨਾ ਵੱਡਾ ਅਹੁਦਾ ਉਹ ਤੂੰ ਲੈ ਲੈ ਮੇਰੇ ਪਾਸੋਂ ਕੋ ਨਹ ਜਹ ਸੁਰ ਅਸੁਰੂਪ ਹੁੰਚਾ ਇਸ ਅਹੁਦੇ ਤੇ ਨਾ ਕੋਈ ਅੱਜ ਕਲ ਦੇਵਤਾ ਨਾ ਕੋਈ ਦੈਂਤ ਪਹੁੰਚ ਸਕਿਆ ਮਾਰ ਤੰਡ ਗ੍ਰਹਿ ਸੋਮ ਨਛਤਰਾ ਇਹ ਨੌ ਗ੍ਰਹਿ ਨੇ ਸੂਰਜ ਹੈ ਇਸੇ ਤਰ੍ਹਾਂ ਸੋਮ ਚੰਦਰਮਾ ਹੈ ਮੰਗਲ ਹੈ ਬੁੱਧ ਹੈ ਬ੍ਰਹਸਪਤ ਹੈ ਸ਼ੁਕਰ ਸ਼ਨੀ ਰਾਹੂ ਕੇਤੂ ਇਹ ਜਿਹੜੇ ਨੌ ਗ੍ਰਹਿ ਹੈ ਹੋਰ ਜਿਹੜੇ ਨਛੱਤਰਾ ਸਤਾਈ ਨਛੱਤਰ ਹਨ ਸਭ ਹੈ ਪ੍ਰਦਰਸ਼ਨ ਕਰ ਹੈ ਪਵਿੱਤਰਾ ਇਹ ਵਿਤਰੂ ਭਗਤ ਸਾਰੇ ਹੈ ਪਵਿੱਤਰਤਾ ਨਾਲ ਸਹਿਤ ਸ਼ੁੱਧਤਾ ਨਾਲ ਔਰ ਤੇਰੀ ਸ਼ੁੱਧਤਾ ਨਾਲ ਤੇਰੀਆਂ ਪਰਿਕਰਮਾ ਇਹ ਸਾਰੇ ਕਰਨਗੇ ਤਪ ਪਿਤ ਤਪ ਹਿਤ ਜਪ ਬਨ ਜਾਈ ਵਿਤਰੂ ਭਗਤ ਤੇਰਾ ਪਿਤਾ ਉਤਾਨ ਪਾਰ ਜਦੋਂ ਰਾਜ ਭਗਤ ਤੈਨੂੰ ਦੇ ਕੇ ਜੰਗਲ ਵਿੱਚ ਤਪ ਕਰਨ ਜਾਵੇਗਾ ਰਾਜ ਸਮਰਪਹ ਤੁਝ ਹੈ ਬਨਾਈ ਰਾਂਦਾ ਹੋਇਆ ਬਨਾਸ ਵਾਰ ਕੇ ਰਾਜ ਭਗਤ ਤੈਨੂੰ ਉਹ ਦੇ ਜਾਵੇਗਾ 36 ਵਰਖ ਸਹਿਸ ਕਰ ਰਾਜੂ ਤੂੰ ਵਿਤਰੋਂ ਭਗਤ ਫਿਰ 36,000 ਵਰਾ ਮਹਾਨ ਰਾਜ ਭਾਗ ਕਰਕੇ ਪੁਨ ਪਾਵ ਹੋ ਨਿਜ ਪਦ ਸੁਖ ਸਾਜੂ ਜਿਹੜਾ ਮਹਾਨ ਸੁਖਾਂ ਨੂੰ ਸਜਾਉਣ ਵਾਲਾ ਬਖਸ਼ਣ ਵਾਲਾ ਉੱਚਾ ਅਹੁਦਾ ਹੈ ਨਾ ਅਟਲ ਉਹ ਤੂੰ ਫਿਰ ਪਾ ਲਵੀ ਉੱਤਮ ਨਾਮ ਤੋਂ ਹਿਜੋ ਭਰਾਤਾ ਬਾਕੀ ਵੀ ਤੋਂ ਭਗਤ ਜਾਂ ਸੁਰਚੀ ਨਾਮ ਦੀ ਜਿਹੜੀ ਤੇਰੀ ਮਤਰਈ ਮਾਂ ਉਹਦੇ ਪੇਟ ਤੋਂ ਪੈਦਾ ਹੋਇਆ ਜਿਸਦਾ ਨਾਮ ਉੱਤਮ ਹੈ ਤੇਰਾ ਛੋਟਾ ਭਰਾ ਹੈ ਸਦਾ ਅਖੇਰ ਬਿਰਤ ਮਹਿਰਾ ਸੁਭਾਅ ਸ਼ਿਕਾਰ ਬਿਰਤੀ ਵਿੱਚ ਰਤਾ ਰਹਿੰਦਾ ਸ਼ਿਕਾਰ ਹੀ ਖੇਲਦਾ ਰਹਿੰਦਾ ਹੈ ਸੋ ਬਨ ਮਹਿ ਹੋਵੇ ਹੱਥ ਪ੍ਰਾਨ ਤੇਰਾ ਜਿਹੜਾ ਛੋਟਾ ਭਰਾ ਉੱਤਮ ਹੈ ਉਹਨੇ ਜੰਗਲ ਵਿੱਚ ਚਲੇ ਜਾਣਾ ਉੱਥੇ ਉਹਦੇ ਪ੍ਰਾਣ ਨਾਸ ਹੋ ਜਾਣੇ ਇਹਨੂੰ ਨੇ ਮਰ ਜਾਣਾ ਖੋਜਨ ਹਿਤ ਤੇ ਮਾਤ ਭਯਾਨ ਹੈ ਤੂੰ ਭਗਤ ਉਹ ਤੇਰੀ ਜਿਹੜੀ ਮਤਰੇਈ ਮਾਂ ਹੈ ਉਹਨੂੰ ਕਹਿੰਦੇ ਲੱਭਣ ਵਾਸਤੇ ਆਪਣੇ ਪੁੱਤਰ ਨੂੰ ਜਾਵੇਗੀ ਜੰਗਲ ਵਿੱਚ ਸੋ ਦਾਵਾ ਨਲ ਮਹਿ ਜਰ ਜਾਏ ਉੱਥੇ ਅੱਗ ਵਿੱਚ ਜੰਗਲ ਵਿੱਚ ਅੱਗ ਲੱਗ ਜਾਏਗੀ ਅੰਗਲ ਜੰਗਲ ਦੀ ਅੱਗ ਵਿੱਚ ਹੀ ਸੜਬੜ ਜਾਏਗੀ ਸਰਬ ਰਾਜ ਤੁਮ ਕਰੋ ਬਨਾਏ ਉਸ ਤੋਂ ਬਾਅਦ ਤੂੰ ਬਨਾਸ ਵਾਰ ਕੇ ਬਸ ਇਕੱਲਾ ਰਾਜ ਭਾਗ ਹੀ ਕਰੀ 36,000 ਵਰਾ ਸਾਲ ਮਮ ਹਿਤ ਮਖ ਮਹਿ ਮਮ ਹਿਤ ਮਖ ਕਰੀਏ ਹਿਤ ਲਾਏ ਇਸ ਤਰ੍ਹਾਂ ਪ੍ਰੇਮ ਲਾ ਕੇ ਮੇਰੀ ਪ੍ਰਸੰਨਤਾ ਵਾਸਤੇ ਤੂੰ ਜਗ ਵਗੈਰਾ ਕਰੀ ਸਿਮਰਨ ਕਰ ਹੋ ਸਦਾ ਸੁਖ ਪਾਈ ਗੱਦੀ ਤੇ ਤਖ਼ਤ ਤੇ ਬੈਠ ਕੇ ਸਿਮਰਨ ਕਰਕੇ ਸੁਖ ਪਾਈ ਉੱਚੋ ਪਦ ਅਸਲੇ ਹੋ ਬਹੋਰੀ ਇਸ ਤਰ੍ਹਾਂ ਮਰਨ ਤੋਂ ਬਾਅਦ ਜਿਹੜਾ ਉੱਚਾ ਅਹੁਦਾ ਤੈਨੂੰ ਦੱਸਿਆ ਵੀ ਸਭ ਗ੍ਰਹਿ ਨਛੱਤਰ ਤੇਰੀਆਂ ਪਰਿਕਰਮਾ ਕਰਨਗੇ ਉਹ ਤੂੰ ਲੈ ਲਈ ਜਿਹ ਕੋ ਬੰਦਾ ਹੈ ਸਭ ਕਰ ਜੋਰੀ ਇਸ ਅਹੁਦੇ ਨੂੰ ਸਾਰੇ ਹੱਥ ਜੋੜ ਕੇ ਮੱਥੇ ਟੇਕਣ ਕੇ ਪਰਿਕਰਮਾ ਕਰਨਗੇ ਮਮ ਆਇਸ ਗਮ ਨਹ ਪੁਰ ਮਾਹੀ ਚੰਗਾ ਵਈ ਤੂੰ ਭਗਤ ਹੁਣ ਮੇਰੀ ਆਗਿਆ ਹੁਣ ਤੂੰ ਆਪਣੇ ਰਾਜਧਾਨੀ ਨੂੰ ਸ਼ਹਿਰ ਨੂੰ ਚਲਾ ਜਾ ਮਾਤ ਪਿਤਾ ਹਿਰਦੇ ਬਹੁ ਚਾਹੀ ਕਿਉਂਕਿ ਤੇਰੇ ਜਿਹੜੇ ਮਾਂ ਪਿਓ ਹੈ ਨਾ ਉਹ ਹਿਰਦੇ ਵਿੱਚ ਬੜੀ ਚਾਹਨਾ ਕਰ ਰਹੇ ਵੀ ਪੁੱਤਰ ਛੇਤੀ ਆ ਜਾਏ ਅਸ ਕਹਿ ਸ੍ਰੀ ਭਗਵੰਤ ਗੁਸਾਈ ਮਰਦਾਨੇ ਇਸ ਤਰ੍ਹਾਂ ਤੂੰ ਉਹਨੂੰ ਕਹਿ ਕੇ ਨਾ ਜੋ ਮਾਇਆ ਦੇ ਮਾਲਕ ਭਗਵੰਤ ਹੈ ਅੰਤਰ ਧਿਆਨ ਪਏ ਤੇ ਥਾਈ ਉਸ ਥਾਂ ਤੇ ਕਹਿੰਦੇ ਅੰਤਰ ਧਿਆਨ ਹੋਵੇ ਮਧੋਪਨ ਭੂਮੀ ਵਿੱਚ ਗੁਪਤ ਹੋ ਗਏ ਜਿਹ ਕੇ ਦਰਸ਼ਨ ਦੁਖ ਨਸਾਈ ਜਿਸਦੇ ਦਰਸ਼ਨ ਕੀਤਿਆਂ ਗੁਣ ਗੁਨਾ ਲਾਸ ਹੋ ਜਾਂਦੇ ਸੇਵਾ ਚਰਨ ਕਵਲ ਹਿਤ ਲਾਈ ਇਸ ਤਰ੍ਹਾਂ ਕਵੀ ਜੀ ਕਹਿੰਦੇ ਐਸੇ ਪਰਮੇਸ਼ਰ ਦੇ ਚਰਨਾਂ ਕੌਲਾਂ ਵਿੱਚ ਪ੍ਰੇਮ ਲਾ ਕੇ ਭਾਈ ਸਰੋਤਿਓ ਤੁਸੀਂ ਵੀ ਸੇਵੋ, ਮੈਂ ਵੀ ਸੇਵਦਾ ਪੂਜਦਾ ਹਾਂ। ਦੋਹਰਾ ਸ੍ਰੀ ਗੁਰ ਪਗ ਸਾਗਰ ਆਨੰਦ। ਅਗਲਾ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਮਹਿਮਾ ਦਾ ਮੰਗਲ ਕਵੀ ਕਰ ਰਿਹਾ ਹੈ। ਇਹ ਸਰੋਤਾ ਜਨੋ, ਸੋਭਾ ਵਾਲੇ ਜੋ ਗੁਰੂ ਨਾਨਕ ਸਾਹਿਬ ਦੇ ਚਰਨ ਹੈ, ਇਸ ਆਨੰਦ ਦਾ ਸਮੁੰਦਰ ਹੈ। ਮਨ ਨੇ ਜ਼ਮੀਨ ਬਣਾਓ, ਆਪਣੇ ਮਨ ਨੂੰ ਕਹਿੰਦੇ ਮੱਛਦੇ ਵਾਂਗ ਬਣਾ ਕੇ ਇਸ ਆਨੰਦ ਦੇ ਸਮੁੰਦਰ ਵਿੱਚ ਲੀਨ ਕਰਕੇ ਮਨ ਰੂਪੀ ਮਨ ਮੱਛ ਨੂੰ ਕਹੋ ਕਥਾ ਪਾਵਨ ਪਰਮ। ਜੋ ਮਹਾਨ ਪਵਿੱਤਰ ਗੁਰੂ ਨਾਨਕ ਦੀ ਕਥਾ ਉਹ ਕਹਿੰਦਾ ਸੁਣ ਸਰੋਤਾ ਸੁਖ ਪਾਓ। ਇਹ ਸਰੋਤਿਓ ਤੁਸੀਂ ਸੁਣ ਕੇ ਸੁਖ ਪਾਓਗੇ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਜੀ ਸੁਣ ਇਤਿਹਾਸ। ਬਾਲਾ ਜੀ ਕਹਿੰਦੇ ਹੀ ਗੁਰੂ ਅੰਗਦ ਸਾਹਿਬ ਜੀ ਤੂੰ ਭਗਤ ਦਾ ਅਗਲਾ ਇਤਿਹਾਸ ਸੁਣ ਲਈ। ਮਰਦਾਨੇ ਸੋ ਗੁਰੂ ਪ੍ਰਕਾਸ਼ਾ, ਜੋ ਮਰਦਾਨੇ ਦੇ ਕਹਿਣ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਪ੍ਰਗਟ ਕੀਤਾ ਸੀ। ਕਹਿਣ ਲੱਗੇ ਪੁਨ ਦੀਨ ਦਯਾਲਾ, ਮਰਦਾਨੇ ਨੂੰ ਦੀਨਾ ਤੇ ਦਿਆਲਤਾ ਕਹਿਣ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਧਰੁਵਪੁਰ ਕੋ ਗਮਨਿਓ ਤੇ ਕਾਲਾ। ਮਰਦਾਨੇ ਭਗਵਾਨ ਦਾ ਵਚਨ ਸੁਣ ਕੇ ਤਰੂ ਜਿਹੜਾ ਸੀ ਆਪਣੀ ਰਾਜਧਾਨੀ ਨੂੰ ਚਲਿਆ ਗਿਆ ਸੀ ਉਸ ਸਮੇਂ। ਸੁਣਿਓ ਉਤਾਨ ਪਾਦ ਸੁਤ ਆਵਨ, ਜਿਹੜਾ ਇਹਦਾ ਪਿਓ ਉਤਾਨ ਪਾਦ ਸੀ ਜਿਨ੍ਹਾਂ ਨੇ ਸੁਣਿਆ ਵੀ ਪੁੱਤਰ ਆ ਰਿਹਾ ਤਪ ਕਰਕੇ। ਅਮਿਤ ਭਇਓ ਮਨ ਮੈਂ ਹਰ ਖਾਵਨ, ਵੀ ਆਪਣੇ ਮਨ ਵਿੱਚ ਪਿਓ ਮਿਣਤੀ ਤੋਂ ਰਹਿਤ ਹੀ ਖੁਸ਼ ਹੋਇਆ ਸੀ। ਜਿਨ ਦਿਜਵਰ ਸੁਦ ਆਨ ਸੁਣਾਈ, ਸ੍ਰੇਸ਼ਟ ਬ੍ਰਹਮਣ ਨੇ ਵੀ ਤਰੂ ਭਗਤ ਤੇਰਾ ਭਗਤੀ ਕਰਕੇ ਬਾਬ ਸਾਰੇ ਆ ਕੇ ਖਬਰ ਸੁਣਾਈ ਸੀ। ਪਟ ਭੂਖਨ ਰਥ ਦੀਨ ਬਣਾਏ, ਰਾਜੇ ਨੇ ਕਹਿੰਦੇ ਉਹਨੂੰ ਬਸਤਰ ਗਹਿਣੇ ਹੋਰ ਰਸ ਦੁਆਰਾ ਕਹਿੰਦੇ ਬਣਾ ਲਿੱਤੇ ਸੀ। ਤਬ ਭਵਾਲ ਤੇ ਲੇ ਕਰ ਸੰਗਾ, ਬਣਾ ਸਾਰ ਕੇ ਬਖਸ਼ ਦਿੱਤੇ ਤਦੋਂ ਰਾਜਾ ਕਹਿੰਦੇ ਆਪਣੇ ਨਾਲ ਲੈ ਕੇ। ਗਮਨਿਓ ਆਗੇ ਸਹਿਤ ਉਮੰਗਾ, ਕਹਿੰਦੇ ਉਰਸ਼ਾਹ ਦੇ ਸਹਿ ਸਤਕਾਰ ਵਜੋਂ ਅੱਗੇ ਲੈਣ ਲਈ ਗਿਆ। ਦੁੰਦਬ ਬੇਨਾ ਭੇਰ ਬਜਾਈ, ਰਸਤੇ ਵਿੱਚ ਜਾਂਦਿਆਂ ਨਗਾਰੇ ਤੂਤੀਆਂ ਭੇਰੀਆਂ ਬਜਾਈਆਂ ਰਾਜੇ ਨੇ। ਵੇਦ ਪਾਠ ਦਿਜ ਕਰਤ ਸੁਹਾਈ, ਬ੍ਰਹਮਣ ਕਹਿੰਦੇ ਵੇਦਾਂ ਦਾ ਪਾਠ ਕਰ ਰਹੇ ਸੋ ਵੇਦਾਂ ਦੀ ਧੁਨੀ ਕਰਦੇ ਜਾਂਦੇ। ਸੁਰਚ ਸੁਨੀਤੀ ਯੁਗ ਨਿਰਪ ਨਾਰੀ, ਇਸ ਤਰ੍ਹਾਂ ਜਿਹੜੀਆਂ ਰਾਜੇ ਦੀਆਂ ਦੋ ਪਤਨੀਆਂ ਸੁਰਚੀ ਤੇ ਸੁਨੀਤੀ ਸੀ। ਸਿਵਕਾ ਪਰ ਚੜ ਚੱਲੀ ਅਗਾਰੀ, ਇਹ ਦੋਵੇਂ ਕਹਿੰਦੇ ਆਪੋ ਆਪਣੀਆਂ ਪਾਲਕਿਆਂ ਵਿੱਚ ਚੜ ਕੇ ਅੱਗੇ ਨੂੰ ਚੱਲੀਆਂ ਸੀ ਤਰੂਨ ਨੂੰ ਲੈਣ ਵਾਸਤੇ। ਨਿਰਪ ਸੁਤ ਉੱਤਮ ਲੋਕ ਵਿਸਾਲਾ, ਇਸੇ ਤਰ੍ਹਾਂ ਉਤਾਨ ਪਾਦੇ ਦਾ ਛੋਟਾ ਪੁੱਤਰ ਜਿਹੜਾ ਉੱਤਮ ਸੀ ਹੋਰ ਲੋਕਾਂ ਦੇ ਨਾਲ ਬਹੁਤਿਆਂ ਦੇ ਗਏ ਲੈਣ ਹਿੱਤ ਸਭ ਤਤਕਾਲਾ, ਸਾਰੇ ਕਹਿੰਦੇ ਤ੍ਰਿਪੰਗ ਨੂੰ ਲੈਣ ਵਾਸਤੇ ਗਏ ਸੀ ਬਹੁਤ ਛੇਤੀ ਹੀ। ਪਿਖਿਓ ਉਤਾਨ ਪਾਦ ਸੁਤ ਬਦਨਾ, ਪੁੱਤਰ ਦਾ ਕਹਿੰਦੇ ਮੁੱਖ ਉਤਾਨ ਪਾਦ ਰਾਜੇ ਨੂੰ ਦੂਰੋਂ ਹੀ ਦੇਖਿਆ। ਕਮਲ ਪ੍ਰਫੁੱਲਿਤ ਜਿਉ ਸੁਖ ਸਦਨਾ, ਕਹਿੰਦੇ ਜਿਵੇਂ ਸੁਖਾਂ ਦਾ ਕਰ ਕਵਲ ਫੁੱਲ ਖਿੜ ਜਾਂਦਾ ਹੈ, ਉਹ ਕਹਿੰਦੇ ਉਤਾਨ ਪਾਦ ਫੁੱਲ ਨੂੰ ਖਿੜ ਗਿਆ ਹੋ ਗਿਆ। ਤੇ ਛਿਨ ਰਥ ਤੇ ਉਤਰ ਤੁਰੰਗਾ, ਸਵੇਰੇ ਉਤਾਨ ਪਰ ਰਾਜੇ ਨੇ ਕਹਿੰਦੇ ਆਪਣੇ ਰਸ ਤੋਂ ਛੇਤੀ ਉਤਰ ਕੇ ਹੇਠਾਂ ਬੰਧਤ ਗਰ ਲਾਇਓ ਮਤ ਵੰਤਾ, ਆਪਣੇ ਪੁੱਤਰ ਨੂੰ ਕਹਿੰਦੇ ਮੱਥਾ ਟੇਕਦਿਆਂ ਅਕਲ ਵਾਲੇ ਨੇ ਗਲ ਨਾਲ ਲਾ ਲਿਆ। ਬੇਬਲ ਹੋਏ ਉਤਕੰਠਾ ਭੂਰੀ, ਕਹਿੰਦੇ ਬਹੁਤ ਤੀਬਰ ਇੱਛਾ ਸੀ ਮਿਲਣ ਦੀ ਤੇ ਬੇਬਲ ਜਾ ਹੋ ਗਿਆ ਰਾਜਾ ਉਤਾਨ ਪਰ। ਕੀਨ ਅਲਿੰਗਨ ਗਰ ਰਹਿ ਪੂਰੀ, ਜੱਫੀ ਵਿੱਚ ਪੁੱਤਰ ਨੂੰ ਲੈ ਕੇ ਤੇ ਇਸ ਤਰ੍ਹਾਂ ਪਿਓ ਦਾ ਗਲ ਭਰਿਆ ਆਇਆ ਸੀ। ਮਸਤਕ ਚੂਮਤ ਕਰ ਕੋ ਫੇਰਤ, ਭਗਤ ਦਾ ਮੱਥਾ ਚੁੰਮਦਿਆ ਹੱਥ ਤੇ ਸਿਰ ਫੇਰ ਸਿਰ ਜਿਹੜਾ ਹੱਥ ਹੈ ਸਿਰ ਤੇ ਫੇਰਦਾ ਰਾਜਾ। ਲੋਚਨ ਤੇ ਆਨਸੁਨ ਕੋ ਗੇਰਤ, ਨੇਤਰਾਂ ਵਿੱਚੋਂ ਅਥਰੂ ਗੇਰਦਾ ਹੈ। ਤਿੰਨ ਸੌ ਸੁੱਤ ਕੋ ਮਨ ਹੋ ਨਵਾਇਆ, ਉਹਨਾਂ ਅਥਰੂਆਂ ਨਾਲ ਮਾਨੇ ਆਪਣੇ ਪੁੱਤਰ ਅਥਰੂ ਨੂੰ ਰਾਜੇ ਨੇ ਨਵਾਈ ਦਿੱਤਾ, ਇਸ਼ਨਾਨ ਹੀ ਕਰਾ ਦਿੱਤਾ। ਮਧੁਰ ਬਚਨ ਕਹਿ ਬਹੁ ਸਨ ਮਾਨਾ। ਰਾਜੇ ਨੇ ਬਹੁਤ ਮਿੱਠੇ ਬਚਨ ਕਹਿ ਕੇ ਆਪਣੇ ਪੁੱਤਰ ਧਰੁਵ ਦਾ ਸਨਮਾਨ ਸਤਿਕਾਰ ਕੀਤਾ। ਕੁਨ ਦੋ ਮਾਤ ਮਿਲੀ ਤੇ ਆਏ ਮਰਦਾਨੇ। ਫਿਰ ਧਰੁਵ ਦੀਆਂ ਜਿਹੜੀਆਂ ਦੋ ਮਾਵਾਂ ਸੀ ਉਹ ਵੀ ਉੱਥੇ ਆ ਕੇ ਮਿਲੀਆਂ ਇਸ ਨੂੰ। ਧਰੁਵ ਬੰਧਨ ਕੀਨੀ ਸਿਰ ਨਿਆਏ। ਦੋ ਭਗਤ ਨੇ ਕਹਿੰਦੇ ਦੋਨਾਂ ਨੂੰ ਸਿਰ ਨਵਾ ਕੇ ਨਮਸਕਾਰ ਕੀਤੀ ਸੀ। ਚਿਰੰਜੀਵ ਦੇ ਆਸਿਖ ਤਬ ਹੀ ਨੇ ਕਹਿੰਦੇ ਵੀ ਤੂੰ ਬਹੁਤ ਸਮੇਂ ਤੱਕ ਜੀਂਦਾ ਰਹੇ, ਇਸ ਤਰ੍ਹਾਂ ਦੀ ਆਸ਼ੀਰਵਾਦਾਂ ਦਿੱਤੀਆਂ। ਗਰਸੋਂ ਲਾਏ ਪਾਏ ਸੁਖ ਤਬ ਹੀ। ਹਾਂ, ਇਸ ਤਰ੍ਹਾਂ ਦੋਵਾਂ ਮਾਵਾਂ ਨੇ ਗਲ ਨਾਲ ਲਾਇਆ, ਬੜਾ ਭਾਰੀ ਸਦੋਂ ਸੁਖ ਪਾਇਆ ਹੈ। ਉੱਤਮ ਭਰਾਤ ਮਿਲਿਓ ਤਬ ਗਰਸੋਂ। ਮੇਰੇ ਜਿਹੜਾ ਇਹਦਾ ਛੋਟਾ ਭਰਾ ਉੱਤਮ ਸੀ ਉਹ ਗਲ ਨਾਲ ਆ ਕੇ ਮਿਲਿਆ ਜਲਿਆ। ਪ੍ਰੇਮ ਵਿਸਾਲ ਭਰਿਓ ਸੁਭ ਉਰਸੋਂ। ਚੰਗੇ ਹਿਰਦੇ ਵਿੱਚ ਪ੍ਰੇਮ ਪਿਆਰ ਦਾ ਬਹੁਤ ਭਰਿਆ ਹੋਇਆ। ਕਰਨੀ ਪਰ ਚੜਾਏ ਸੁੱਤ ਦੋਈ। ਮਰਦਾਨੇ ਫਿਰ ਉਦਾਨ ਰਾਜੇ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਹਾਥੀ ਉੱਪਰ ਚੜਾ ਲਿਆ। ਪੁਰ ਆਇਓ ਅਤ ਉਤ ਸਭ ਹੋਈ। ਸ਼ਹਿਰ ਵਿੱਚ ਆ ਗਿਆ, ਬੜਾ ਭਾਰੀ ਉਤਸ਼ਾਹ ਹੋਇਆ। ਫਿਰ ਭੂਪਤ ਪਠ ਨਾਰ ਉਚਰੇ ਬਚਨਾ। ਰਾਜੇ ਉਤਾਨ ਪਾਗ ਨੇ ਪਹਿਲਾਂ ਜਿਹੜੇ ਬਚਨ ਪੁਰਸ਼ ਭੇਜਦੇ ਸੀ ਉਹ ਬਚਨ ਕਿਹਾ ਸੀ ਉਹਨਾਂ ਨੂੰ। ਦਰ ਦਰ ਪ੍ਰਤ ਕੀਜਾ ਸੁਠ ਰਚਨਾ। ਲੋਕਾਂ ਨੂੰ ਕੋਈ ਘਰਾਂ ਘਰਾਂ ਦੇ ਦਰਵਾਜ਼ਿਆਂ ਅੱਗੇ ਸਾਰੇ ਸੋਹਣੀ ਰਚਨਾ ਕਰੋ, ਚੰਗੀ ਤਰ੍ਹਾਂ ਦਰਵਾਜ਼ਿਆਂ ਨੂੰ ਸਜਾਓ ਵਜਾਓ। ਸਭ ਹਿੰਨ ਕਦਲੀ ਖੰਭ ਲਗਾਏ। ਫਿਰ ਸਾਰਿਆਂ ਨੇ ਧਰੁਵ ਭਗਤ ਦੀ ਖੁਸ਼ੀ ਆਉਣ ਦੀ ਵਿੱਚ ਕਹਿੰਦੇ ਦਰਾਂ ਦਰਾਂ ਵਿੱਚ ਕੇਲਿਆਂ ਦੇ ਜਿਹੜੇ ਖੰਭੇ ਜੇ ਲਗਾਏ ਗੱਡੇ। ਮੁਕਤਾ ਤੋਰਨ ਦਰ ਬੰਦਵਾਏ। ਮੋਤੀਆਂ ਦੀਆਂ ਜਿਹੜੀਆਂ ਬੰਧਨ ਵਾਲਾ ਦਰਵਾਜ਼ਿਆਂ ਅੱਗੇ ਬੰਦਵਾਈਆਂ ਬਣੀਆਂ। ਕੁੰਕਮ ਲੀਪ ਕੁੰਭ ਭਰ ਪਾਣੀ। ਕੇਸਰ ਦੇ ਨਾਲ ਲਿਪ ਕੇ ਥਾਂ ਜਾ ਫਿਰ ਘੜੇ ਭਰਲੇ ਪਾਣੀ ਦੇ। ਚੰਦਨ ਗੰਧ ਗਰੀ ਸ਼ਿਰਕਾਨੀ। ਚੰਦਨ ਆਦਿਕ ਸੁਗੰਧੀਆਂ ਕਹਿੰਦੇ ਗਲੀਆਂ ਵਿੱਚ ਉਹਨਾਂ ਦਾ ਛਿੜਕਾ ਕੀਤਾ ਆਉਣ ਦੀ ਖੁਸ਼ੀ ਵਿੱਚ। ਕੰਚਨ ਥਾਰ ਬਾਰ ਵਿੱਚ ਦੀਪਾ। ਸੋਨੇ ਦੇ ਥਾਲ ਦੇ ਵਿੱਚ ਕਹਿੰਦੇ ਦੀਵੇ ਜਗਾ ਕੇ। ਦੁਆਰ ਦਿਖਾਏ ਖਰੀ ਅਵਨੀਪਾ। ਦਰਵਾਜ਼ੇ ਤੇ ਖੜੋਤੀਆਂ ਮਾਈਆਂ ਬੀਬੀਆਂ ਰਾਜੇ ਨੂੰ ਦਿਖਾ ਰਹੀਆਂ। ਗਾਵੇਂ ਗੀਤ ਮਿਲੀ ਪਿਕ ਬੈਨੀ। ਚੰਗੀਆਂ ਆਵਾਜ਼ਾਂ ਵਾਲੀਆਂ ਮਾਈਆਂ ਬੀਬੀਆਂ ਮਿਲ ਕੇ ਗੀਤ ਗਾ ਰਹੀਆਂ। ਭਾਂਤ ਭਾਂਤ ਕੇ ਖੰਜਨ ਨੈਨੀ। ਤਰ੍ਹਾਂ ਤਰ੍ਹਾਂ ਦੇ ਗੀਤ ਖੁਸ਼ੀ ਦੇ ਹੈ ਜਿਨ੍ਹਾਂ ਦੇ ਕਹਿੰਦੇ ਓਲੇ ਵਰਗੇ ਨੇਤਰ ਹਨ। ਸੁਣਤ ਉਤਾਨ ਪਾਦ ਗ੍ਰਹਿ ਗਵਨਾ। ਇਸ ਤਰ੍ਹਾਂ ਖੁਸ਼ੀਆਂ ਦੇ ਗੀਤ ਸੁਣਦਾ ਸੁਣਦਾ ਉਤਾਦ ਪਾਦ ਰਾਜਾ ਆਪਣੇ ਘਰ ਰਾਜਧਾਨੀ ਨੂੰ ਚਲਾ ਗਿਆ। ਕੰਚਨ ਮਨ ਜਟਤੀ ਜਿਹੇ ਰਵਨਾ। ਜਿੱਥੇ ਘਰ ਦੇ ਸੋਨੇ ਦੀਆਂ ਮਣੀਆਂ ਬੜੀਆਂ ਸੁੰਦਰ ਜੜਤ ਕੀਤੀਆਂ ਹਨ। ਆਟਾ ਫਟਕ ਕੀ ਹਾਟਕ ਕਲਸਾ। ਇਸ ਤਰ੍ਹਾਂ ਕਹਿੰਦੇ ਜਿਹੜੀਆਂ ਅਟਾਰੀਆਂ ਕੱਚ ਬਲੌਰ ਦੀ ਬਣੀਆਂ ਸੋਨੇ ਦੇ ਕਲਸ ਉੱਤੇ ਲਾਏ ਹੋਏ। ਬੀਚ ਬਿਤਾਨ ਤਨਿਓ ਤਹ ਭਲਸਾ। ਇਸੇ ਮਕਾਨ ਦੇ ਵਿੱਚ ਬੜਾ ਚੰਗਾ ਕਹਿੰਦੇ ਚੰਦੋਆ ਤਨਿਆ ਹੋਇਆ। ਹੇਠਾਂ ਬੈਠ ਤਬੈ ਭੂ ਪਾਲਾ। ਬੜੇ ਮਹਾਨ ਜਗ੍ਹਾ ਦੇ ਵਿੱਚ ਬੈਠ ਕੇ ਤਦੋਂ ਉਤਾਨ ਪਦ ਰਾਜੇ ਨੇ ਸੁਤ ਹੈ ਬਿਲੋਕਿਓ ਸੁਮਤ ਵਿਸਾਲਾ। ਬੜਾ ਸ੍ਰੇਸ਼ਟ ਮਤ ਵਾਲਾ ਪੁੱਤਰ ਹੈ ਤੂੰ, ਉਹਨੂੰ ਕਹਿੰਦੇ ਰਾਜੇ ਉਪਾਨੇ ਖੁਸ਼ ਹੋ ਕੇ ਫਿਰ ਤੱਕਿਆ ਸੀ। ਕਰ ਉਤਸ਼ਾਹ ਦੀਨ ਸਭ ਰਾਜੂ। ਐਵੇਂ ਮਰਦਾਨੇ ਬੜਾ ਭਾਰੀ ਉਤਸ਼ਾਹ ਕਰਕੇ ਫਿਰ ਸਾਰਾ ਰਾਜ ਭਾਗ ਇਹਨੂੰ ਦੇ ਦਿੱਤਾ ਸੀ। ਪ੍ਰਜਾ ਮਿਲਾਈ ਸਰਬ ਸਮਾਜੂ। ਇੰਨੀ ਸਾਰੀ ਪ੍ਰਜਾ ਉਹ ਵੀ ਤੂੰ ਨੂੰ ਮਿਲਾ ਦਿੱਤੀ, ਹੋਰ ਸਾਰਾ ਸਮਾਜ ਵੀ ਇਹਦੇ ਸਪੁਰਦ ਕਰ ਦਿੱਤਾ ਸੀ। ਆਪਣੀ ਬੈਸ ਬ੍ਰਿਧ ਕੋ ਦੇਖੀ। ਫਿਰ ਵੀ ਮਰਦਾਨੇ ਉਤਾਨ ਪਦ ਰਾਜੇ ਨੇ ਆਪਣੀ ਉਮਰ ਨੂੰ ਦੇਖਿਆ, ਮੈਂ ਵੀ ਬਿਰਧ ਹੋ ਗਿਆ। ਕਮਨਿਓ ਤਪ ਹਿਤ ਬਨ ਹੈ ਵਿਸੇਖੀ। ਜਿਹੜਾ ਵਿਸ਼ੇਸ਼ ਕਰਕੇ ਜੰਗਲ ਹੈ ਉਹਦੇ ਵਿੱਚ ਤਪ ਕਰਨ ਲਈ ਚਲਿਆ ਗਿਆ ਸੀ। ਪਾਛੇ ਰਾਜ ਕਰਨ ਧਰੁਵ ਲਾਗਾ। ਪਿਓ ਦੇ ਜਾਣ ਤੋਂ ਬਾਅਦ ਤੂੰ ਭਗਤ ਫਿਰੇ ਰਾਜ ਕਰਨ ਲੱਗ ਗਿਆ ਸੀ। ਜੋ ਸ੍ਰੀ ਬਿਸ਼ਨ ਭਗਤ ਵੱਡ ਭਾਗਾ। ਭਗਵਾਨ ਦਾ ਬਹੁਤ ਵੱਡੇ ਭਾਗਾਂ ਵਾਲੇ ਭਗਤ ਹੈ ਸੀ। ਜੋ ਸਿਸ ਮਾਰ ਪ੍ਰਜਾਪਤ ਆਹੀ। ਜਿਹੜਾ ਕਹਿੰਦੇ ਸਿਸ ਮਾਰ ਨਾਮ ਦਾ ਪ੍ਰਜਾਪਤ ਹੈ, ਸ੍ਰਿਸ਼ਟੀ ਦਾ ਮਾਲਕ ਹੈ। ਇਸ ਤਰ੍ਹਾਂ ਇਹ ਅੱਠ ਪ੍ਰਜਾਪਤ ਮੰਨੇ ਗਏ ਹੈ, ਜਿਨ੍ਹਾਂ ਵਿੱਚੋਂ 10 ਪ੍ਰਜਾਪਤ ਵੀ ਹੈ। ਭ੍ਰਮੀ ਨਾਮ ਤਿਹ ਸੁਤਾ ਵਿਆਹੀ। ਸਿਸ ਨਾਮ ਨਾਮ ਦਾ ਪਰਜਾ ਵਾ, ਉਹਦੇ ਘਰ ਦੇ ਵਿੱਚ ਲੜਕੀ ਸੀ ਭਰਮੀ, ਉਹ ਕਹਿੰਦੇ ਧਰੁਵ ਭਗਤ ਨੇ ਉਹਨੂੰ ਵਿਆਹ ਕੇ ਲਿਆਂਦਾ ਸੀ। ਤਿਹ ਤੇ ਧਰੁਵ ਦੁਆ ਸੁਤ ਉਪਜਾਏ। ਉਸ ਤੋਂ ਅੱਗੇ ਕਹਿੰਦੇ ਦੋ ਪੁੱਤਰੇ ਧਰੁਵ ਨੇ ਪੈਦਾ ਕੀਤੇ ਸਨ। ਵਤਸਰ ਕਲਪੰਗ ਨਾਮ ਰਖਾਏ। ਇੱਕ ਦਾ ਨਾਮ ਸੀ ਵਤਸਰ, ਦੂਸਰੇ ਦਾ ਨਾਮ ਕਹਿੰਦੇ ਕਲਪ ਕਰਕੇ ਰਖਾਇਆ ਸੀ। ਇਸੇ ਤਰ੍ਹਾਂ ਪੁਰਾਣਾ ਵਿੱਚ ਲਿਖਿਆ ਇਲਾ ਨਾਮ ਦੀ ਬਿਰਤੀ ਵੀ ਇਹਨੇ ਲੜਕੀ ਇਸਤਰੀ ਵੀ ਵਿਆਹੀ ਸੀ, ਦੋ ਇਸਤਰੀਆਂ ਸ਼ਾਦੀਆਂ ਸਨ ਧਰੁਵ ਦੀਆਂ। ਇਲਾ ਵਰਤ ਉੱਤਮ ਨਾਮ ਭਰਤ ਭਰਾਤਾ ਦਿਕ ਕਾਲਾ। ਹਾਂ, ਕਹਿੰਦੇ ਇੱਕ ਸਮੇਂ ਦੀ ਗੱਲ ਹੈ, ਮਰਦਾਨੇ ਦਾ ਜਿਹੜਾ ਛੋਟਾ ਭਰਾ ਉੱਤਮ ਸੀ, ਮ੍ਰਿਗਿਆ ਹਿਤ ਬਣ ਗਏ ਉਹ ਵਿਸਾਲਾ। ਕਹਿੰਦੇ ਸ਼ਿਕਾਰ ਖੇਡਣ ਵਾਸਤੇ ਇੱਕ ਵਾਰੀ ਜੰਗਲ ਵਿੱਚ ਚਲਿਆ ਗਿਆ ਸੀ। ਉੱਤਮ ਨਾਮ ਜਛਨ ਸੰਗ ਭਇਓ ਰਣ ਭਾਰੀ। ਉੱਤਮ ਦਾ ਕਹਿੰਦੇ ਜਿਹੜੇ ਕਬੀਰ ਦੇ ਜਸ਼ ਹੈ ਉਹਨਾਂ ਦੇ ਨਾਲ ਭਾਰੀ ਜੰਗ ਹੋ ਪਿਆ। ਲੱਗੇ ਸ਼ਸਤਰ ਉੱਤਮ ਗਿਓ ਮਾਰੀ। ਜੱਛਾ ਦੇ ਇਹੋ ਜਿਹੇ ਸ਼ਸਤਰ ਲੱਗੇ ਜਿਸ ਕਰਕੇ ਧਰੁਵ ਦਾ ਛੋਟਾ ਭਰਾ ਉੱਤੋਂ ਉੱਥੇ ਹੀ ਮਾਰਿਆ ਗਿਆ। ਹਿਤ ਖੋਜਨ ਗਵਨੀ ਤੇ ਮਾਰੀ। ਮਰਦਾਨੇ ਉਸ ਆਪਣੇ ਪੁੱਤਰ ਉੱਤਮ ਨੂੰ ਲੱਭਣ ਵਾਸਤੇ ਉਹਦੀ ਮਾਂ ਸੁਰਜੀ ਗਈ। ਜਰੀ ਸੁਦਾਵਾ ਨਲ ਇੱਕ ਥਾਂ ਇੱਕ ਥਾਂ ਜੰਗਲ ਨੂੰ ਅੱਗ ਲੱਗੀ ਸੀ, ਉਹਦੇ ਵਿੱਚ ਹੀ ਉਹ ਸਰਮਚ ਗਈ ਬਿਚਾਰੀ। ਭਰਾਤਾ ਮ੍ਰਿਤੂ ਸੁਨੀ ਧਰੁਵ ਕਾਨਾ। ਇੱਧਰ ਵੀ ਮਰਦਾਨੇ ਆਪਣੇ ਛੋਟੇ ਭਰਾ ਦੀ ਜਦੋਂ ਮੌਤ ਧਰੁਵ ਨੇ ਕੰਨਾਂ ਵਿੱਚ ਸੁਣੀ, ਜਾਗਿਓ ਰੋਸ ਹਿਰਦੇ ਦੁੱਖ ਮਾਨਾ। ਹਿਰਦੇ ਵਿੱਚ ਦੁੱਖ ਮੰਨਿਆ, ਬਹੁਤ ਹਿਰਦੇ ਵਿੱਚ ਗੁੱਸਾ ਇਹਦੇ ਜਾਗਿਆ, ਗੁੱਸਾ ਆਇਆ। ਜਗ ਵਿਜਈ ਰਥ ਚੜ੍ਹਤ ਸਿਧਾਇਓ। ਸੰਸਾਰ ਨੂੰ ਜਿੱਤਣਾ ਹੈ, ਇਸ ਤਰ੍ਹਾਂ ਕਹਿੰਦੇ ਰਥ ਤੇ ਚੜ੍ਹ ਕੇ ਚੱਲਿਆ ਏ ਧਰੁਵ ਭਗਤ। ਉੱਤਰ ਦਿਸ਼ਾ ਵਿਖੇ ਚੱਲ ਆਇਓ। ਇਸ ਤਰ੍ਹਾਂ ਇਹ ਧਰੁਵ ਪਹਾੜ ਦੀ ਤਰਫ ਚੱਲ ਕੇ ਆਏ, ਇੱਧਰ ਹੀ ਜਸ਼ ਰਹਿੰਦੇ ਹਨ। ਅਲਕਾਪੁਰੀ ਸਮੀਪ ਪਿਆਨਾ। ਇਹ ਕਹਿੰਦੇ ਕਬੀਰਪੁਰੀ ਹੈ ਨਾ ਪਹਾੜ ਦੀ ਤਰਫ, ਉਹਦੇ ਨੇੜੇ ਨੂੰ ਗਿਆ ਏ ਧਰੁਵ। ਨਿਜ ਮੁਖ ਧਾਰ ਕਰ ਸੰਖ ਬਜਾਨਾ। ਆਪਣੇ ਮੂੰਹ ਦੇ ਅੱਗੇ ਰੱਖ ਕੇ ਧਰੁਵ ਨੇ ਕਹਿੰਦੇ ਸੰਖ ਬਜਾਇਆ। ਸੁਣ ਤੋ ਜਛ ਨਿਕਸੇ ਬਲ ਭਾਰੀ। ਜੱਛਾ ਨੇ ਸੁਣਿਆ ਕਹਿੰਦੇ ਭਾਰੀ ਬਲ ਵਾਲੇ ਫਿਰ ਨਿਕਲਿਆ ਓ ਬਾਹਰ। ਸ਼ਸਤਰ ਅਸ਼ਤਰ ਨਿਜ ਸਰਬ ਸੰਭਾਰੀ। ਸਾਰੇ ਕਹਿੰਦੇ ਸ਼ਸਤਰ ਜਿਹੜੇ ਤੇ ਅਸਤਰ ਹੱਥੋਂ ਛੱਡ ਕੇ ਚਲਾਉਣ ਵਾਲੇ ਤੀਰ ਚੱਕਰ ਆਦਿਕ ਸੰਭਾਲ ਲਏ ਜੱਛਾ ਨੇ। ਭਾ ਸੰਗਰਾਮ ਦੋਹਨ ਦਿਸ਼ ਘੋਰਾ। ਮਰਦਾਨਾ ਦੋਹਾਂ ਤਰਫਾਂ ਤੋਂ ਬੜਾ ਭਿਆਨਕ ਜੰਗ ਸ਼ੁਰੂ ਹੋ ਗਿਆ। ਛੂਟੇ ਤੀਛਨ ਬਾਣ ਕਠੋਰਾ। ਦੋਹਾਂ ਪਾਸਿਆਂ ਤੋਂ ਤਿੱਖੇ ਤੀਰ ਸਖਤ ਜਿਹੜੇ ਉਹ ਚੱਲਣ ਲੱਗ ਪਏ। ਜੱਛ ਜਬੈ ਘਾਇਲ ਕਰ ਡਾਰੇ। ਧਰੁਵ ਨੇ ਕਹਿੰਦੇ ਜਿਹੜੇ ਜੱਛ ਸੀ ਜ਼ਖਮੀ ਕਰਕੇ ਸਿਰਤੇ ਫੱਟੜ ਕਰਕੇ ਸਿਰਤੇ। ਹਟੇ ਸਰਪ ਸਮਰਿਸ ਉਰ ਧਾਰੇ। ਕਹਿੰਦੇ ਸੱਪ ਵਾਂਗੂ ਕਹਿੰਦੇ ਗੁੱਸਾ ਜਾ ਧਾਰ ਕੇ ਫੇਰ ਪਿੱਛੇ ਨੂੰ ਮੁੜੇ। ਪੌਰਖ ਧਰੁਵ ਕੋ ਸਹਿ ਨਾ ਸਕਾਈ। ਧਰੁਵ ਦਾ ਜਿਹੜਾ ਕਹਿੰਦੇ ਬਲ ਹੈ ਜਸ਼ ਸਹਾਰ ਨਹੀਂ ਸਕਦੇ। ਭਰੇ ਗਰਭ ਪੂਰੰਗ ਗਰ ਜਾਈ। ਅਹੰਕਾਰ ਨਾਲ ਭਰੇ ਹੋਏ ਜਸ਼ ਫਿਰ ਬਹੁਤ ਤਕੜੇ ਗੱਜੇ। ਇੱਕ ਵਾਰ ਮਿਲ ਕਰ ਤੇ ਸਭ ਹੀ ਮਰਦਾਨੇ ਇੱਕੋ ਵਾਰੀ ਮਿੜ ਕੇ ਉਹ ਸਾਰੇ ਜਿਹੜੇ ਜਸ਼ ਸੀ ਬਨ ਅਨਕ ਬਰਖਾਏ ਤਬ ਹੀ। ਨੇ ਕਹਿੰਦੇ ਧਰੁਵ ਭਗਤ ਦੇ ਉੱਪਰ ਆ ਕੇ ਬਹੁਤੇ ਤੀਰ ਬਰਸਾਏ। ਪਰਿਗ ਪਸੁੰਡੀ ਤੋਮਰ ਸ਼ਕਤੀ। ਇਸੇ ਤਰ੍ਹਾਂ ਗੜਸੇ ਗੜਾਸੇ ਗੁਰਜਾਂ ਬਰਸ਼ੇ ਤੇ ਬਰਸ਼ੀਆਂ। ਨਾਨਾ ਸ਼ਸਤਰ ਕਰੈ ਕੋ ਉਕਤੀ। ਤਰ੍ਹਾਂ ਤਰ੍ਹਾਂ ਦੇ ਸ਼ਸਤਰ ਚਲਾਏ, ਇਹਨਾਂ ਨੂੰ ਕੌਣ ਕੀ ਉਕਤੀ ਕਥਨ ਕਰੇ। ਛਾਇਓ ਰਥ ਧਰੁਵ ਕੋ ਤਬ ਵੈਸੇ। ਵੀ ਮਰਦਾਨੇ ਧਰੁਵ ਭਗਤ ਦਾ ਰਥ ਉਹ ਕਹਿੰਦੇ ਬਰਸ਼ੇ ਬਰਸ਼ੀਆਂ ਸ਼ਸਤਰਾਂ ਨਾਲ ਇਉਂ ਛਾਇਆ ਗਿਆ, ਟਕਿਆ ਗਿਆ ਸੀ। ਮਹਾਮੇਘ ਘੱਟ ਸੂਰਜ ਜੈਸੇ। ਮਹਾਨ ਤਕੜੇ ਬੱਦਲਾਂ ਦੇ ਨਾਲ ਕਹਿੰਦੇ ਸੂਰਜ ਕਹਿੰਦੇ ਟਕਿਆ ਜਾਂਦਾ ਹੈ। ਜਿਉਂ ਗਿਰ ਪਰ ਬਰਖਾ ਘਨ ਭਾਰੇ। ਬੱਦਲਾਂ ਦੀਆਂ ਘਟਾਨਾ ਜਿਉਂ ਕਹਿੰਦੇ ਕਿਸੇ ਪਹਾੜ ਉੱਪਰ ਭਾਰੀ ਬੱਦਲ ਬਰਸ ਕਰਨ। ਤਿਉਂ ਇੱਕ ਵਾਰ ਸ਼ਸਤਰ ਸਭ ਡਾਰੇ। ਉਹ ਕਹਿੰਦੇ ਜੱਚਾ ਨੇ ਇੱਕੋ ਵਾਰੀ ਸ਼ਸਤਰ ਕਹਿੰਦੇ ਧਰੂ ਦੇ ਉੱਪਰ ਸੁੱਟੇ ਸੀ, ਚਲਾਏ ਸੀ। ਭਾ ਆਕਾਸ਼ ਮਹਿ ਹਾਹਾਕਾਰ, ਇਹ ਮਰਦਾਨੇ ਇਸ ਤਰ੍ਹਾਂ ਫਿਰ ਆਕਾਸ਼ ਦੇ ਵਿੱਚ ਹਾਹਾਕਾਰ ਦਾ ਆਵਾਜ਼ਾ ਸ਼ੁਰੂ ਹੋ ਗਿਆ। ਨਸਿਓ ਬੰਸ ਮਨ ਐਸ ਵਿਚਾਰ, ਉਹਨੇ ਮਨਾਂ ਵਿੱਚ ਸੋਚਿਆ ਫਿਰ ਵੀ ਸੰਮੂ ਮਨ ਦਾ ਰਾਜੇ ਦਾ ਤਾਂ ਬੰਸੀ ਨਾਸ ਹੋ ਗਿਆ। ਸ਼ੈਂਤ ਤੇ ਛਿੰਨ ਜੱਛ ਸਭੈ ਹਰ ਖਾਏ, ਜਦੋਂ ਬੰਸ ਆਵਾਜ਼ਾ ਸੁਣਿਆ ਉਸ ਵੇਲੇ ਕਬੀਰ ਦੇ ਜੱਛ ਬਹੁਤ ਖੁਸ਼ ਹੋ ਗਏ। ਭਰੇ ਹਰਖ ਉਰ ਵਟ ਕਰ ਜਾਏ, ਹੰਕਾਰ ਨਾਲ ਭਰੇ ਹੋਏ ਦੇ ਵਿੱਚ ਬਹੁਤ ਗੱਡੇ। ਫਿਰ ਧਰੁਵ ਰਥ ਅਵਸਰ ਪਾਏ ਬਹੋਰੀ, ਧਰੁਵ ਨੇ ਰਥ ਤੇ ਚੜਿਆ ਕਹਿੰਦੇ ਮੌਕਾ ਸਮਾਂ ਪਾ ਕੇ, ਰਬ ਜਿਉਂ ਨਿਕਸ ਨਿਹਾਰ ਹੈ ਫੋਰੀ। ਸੂਰਜ ਕਹਿੰਦੇ ਉਹ ਕੁਹੀਰ ਨੂੰ ਧੁੰਦ ਨੂੰ ਕਹਿੰਦੇ ਭੰਨ ਕੇ ਨਿਕਲ ਆਉਂਦਾ, ਉਹ ਨਿਕਲ ਆਇਆ ਧਰੁਵ ਭਗਤ। ਧਰ ਧਨ ਕਰ ਮਹਿ ਸਰਬਰ ਖਾਏ, ਆਪਣੇ ਧਨ ਖਾਤਾ ਵਿੱਚ ਰੱਖ ਕੇ ਕਹਿੰਦੇ ਧਰੁਵ ਨੇ ਫਿਰ ਤੀਰ ਬਰਸਾਏ। ਪੀੜਤ ਹੋਏ ਸਭ ਸ਼ਤਰੂ ਪਲਾਏ, ਜਾਨੇ ਸਾਰੇ ਬੈਰੀ ਜੱਜ ਸੀ ਕਹਿੰਦੇ ਪੀੜਤ ਹੋ ਕੇ ਦੁਖੀ ਹੋ ਕੇ ਭੱਜ ਗਏ। ਬਾਨਨ ਸੰਗ ਵਿਦੇ ਤਨ ਤਿੰਨ ਕੇ, ਜੱਚਾਂ ਦੇ ਜਿਹੜੇ ਸਰੀਰ ਹੈ ਬਾਲਾਂ ਦੇ ਨਾਲ ਬਿੰਦ ਤੇ। ਭਾਗੇ ਵੱਡੋ ਗਰਭ ਉਰ ਜਿੰਨ ਕੇ, ਜੱਚਾਂ ਦੇ ਹਿਰਦੇ ਵਿੱਚ ਬੜਾ ਹੰਕਾਰ ਸੀ, ਉਹ ਕਹਿੰਦੇ ਸਾਰੇ ਭੱਜ ਗਏ। ਮਾਥੇ ਪੂਜਾ ਚਰਨ ਕੱਟ ਡਾਰੇ, ਧਰੁਵ ਨੇ ਕਿਸੇ ਦਾ ਕਮੱਥਾ, ਕਿਸੇ ਦੀਆਂ ਬਾਹਾਂ, ਕਿਸੇ ਦੇ ਪੈਰ ਕੱਟ ਕੇ ਸਿਰ ਦਿੱਤੇ। ਜੇ ਸਨਮੁਖ ਭੇ ਤਤ ਛਿੰਨ ਮਾਰੇ, ਧਰੁਵ ਭਗਤ ਦੇ ਸਾਹਮਣੇ ਹੋਏ ਬੜੀ ਛੇਤੀ ਮਾਰ ਦਿੱਤੇ। ਅਣਗਣ ਜੱਛ ਪਰੇ ਕੱਟ ਧਰਨੀ, ਮਰਦਾਨਾ ਇਸ ਤਰ੍ਹਾਂ ਜਦੋਂ ਅਣਗਿਣਤੀ ਜੱਟ ਕੱਟੇ ਧਰਤੀ ਤੇ ਪਏ। ਬਨ ਕੱਟਣੇ ਸਮ ਉਪਮਾ ਬਰਨੀ, ਜੰਗਲ ਕੱਟੇ ਜੰਗਲ ਦਰਖਤ ਕੱਟੇ ਪਏ ਹੁੰਦੇ, ਇਸ ਤਰ੍ਹਾਂ ਕਹਿੰਦੇ ਜੱਛਾਂ ਦੇ ਕੱਟਣ ਦੀ ਉਪਮਾ ਕਹੀ ਜਾਂਦੀ ਹੈ। ਘਨ ਅਨੀਕ ਜਿਮ ਪੌਣ ਅਗਾਰੀ, ਜਿਵੇਂ ਕਹਿੰਦੇ ਬਦਲ ਰੂਪ ਫੌਜ ਪੌਣ ਦੇ ਅੱਗੇ, ਕਿਉਂ ਭਾਗੇ ਪਾਛੇ ਨਾ ਨਿਹਾਰੀ, ਜਿਵੇਂ ਬੱਦਲਾਂ ਦੇ ਅੱਗੇ ਪੌਣ ਦੇ ਅੱਗੇ ਬੱਦਲ ਭੱਜ ਜਾਂਦੇ, ਉਹ ਕਹਿੰਦੇ ਭੱਜ ਕੇ ਕੋਈ ਨੀ ਪਿੱਛੇ ਨੂੰ ਵੇਖਦਾ ਜੱਜ। ਮਾਇਆ ਆਪਣੀ ਤਬ ਹੈ ਪਸਾਰੀ, ਮਰਦਾਨੇ ਤਦੋਂ ਜੱਛਾ ਨੇ ਫਿਰ ਆਪਣੀ ਜਿਹੜੀ ਮਾਇਆ ਪਸਾਰੀ ਫੈਲਾਈ। ਸਿਲਾ ਕਬੰਦ ਗਿਰਹ ਨਭ ਭਾਰੀ, ਆਕਾਸ਼ ਤੋਂ ਕਹਿੰਦੇ ਪਹਾੜ ਤੇ ਇਸੇ ਤਰ੍ਹਾਂ ਜਿਹੜੇ ਕੋਈ ਸਿਰ ਜੇ ਹੈ ਉਹ ਆਕਾਸ਼ ਤੋਂ ਡਿੱਗਣ ਲੱਗ ਪਏ ਧੜ ਜੇ। ਬਿਸ਼ਟਾ ਮੂਤਰ ਰੁਦਰ ਪੂੰ ਤਬ ਹੀ, ਵਿੱਚੇ ਕਹਿੰਦੇ ਗੰਦਗੀ ਮੂਤ ਲਹੂ ਤੇ ਪੂੰ ਪਾਖ ਜੀ ਇਸ ਤਰ੍ਹਾਂ ਤਦੋਂ। ਵਰਖਾ ਸ਼ਤਰੂ ਗਗਨ ਤੇ ਸਭ ਹੀ, ਜਿਹੜੇ ਬੈਰੀ ਹੈ ਕਹਿੰਦੇ ਆਕਾਸ਼ ਤੋਂ ਸਭ ਕੁਛ ਬਰਸਾਉਣ ਲੱਗ ਪਏ। ਸ਼ੂਕਰ ਸਿੰਘ ਬ੍ਰਿਆਗ ਇਹ ਘੋਰਾ, ਕੋਈ ਸੂਰ ਕੋਈ ਸ਼ੇਰ ਕੋਈ ਬਘਿਆੜ ਕੋਈ ਸਭ ਭਿਆਨਕ ਜਾਂ ਘੋੜਾ। ਪਰਲੈ ਸਰਸ ਭਾਨਾਦ ਕਠੋਰਾ, ਪਰਲੋਂ ਦਾ ਸਮਾਂ ਹੁੰਦਾ ਉਹਦੇ ਸਮਾਨ, ਕਹਿੰਦੇ ਇਹਨਾਂ ਦਾ ਬੜਾ ਭਾਰੀ ਸਖ਼ਤ ਆਵਾਜ਼ਾ ਹੋਇਆ। ਜਿਉਂ ਧਰੁਵ ਕੀ ਤੁਜਨੀ ਹੋਏ ਹਾਨੀ, ਧਰੁਵ ਭਗਤ ਦੀ ਕਹਿੰਦੇ ਫੌਜ ਨਾਸ ਹੋ ਜਾਵੇ, ਤਿਉਂ ਸੋ ਆਸੁਰੀ ਮਾਇਆ ਠਾਨੀ, ਕਹਿੰਦੇ ਜੱਛਾ ਨੇ ਜਿਹੜੀ ਆਸਰੀ ਮਾਇਆ ਕਹਿੰਦੇ ਕੀਤੀ ਹੈ। ਧਰੁਵ ਹਰ ਭਗਤ ਮਹਾਂ ਵੱਲ ਧਾਰਾ, ਇੱਧਰ ਵੀ ਮਰਦਾਨੇ ਧਰੁਵ ਭਗਵਾਨ ਦਾ ਭਗਤ ਸੀ ਮਹਾਨ, ਇਹਨੇ ਵੱਲ ਧਾਰਿਆ। ਨਾਰਾਇਣ ਸਰ ਤਬ ਹੈ ਸੰਭਾਰਾ, ਜਿਹੜੀ ਜੱਛਾ ਦੀ ਆਸਰੀ ਮਾਇਆ ਨੂੰ ਖਤਮ ਕਰਨ ਵਾਸਤੇ ਨਾਰਾਇਣ ਸਰਨ ਨਾਮ ਦਾ ਤੀਰ ਸੰਭਾਲਿਆ। ਕਰ ਮਹਿਲੇ ਧਨ ਮਹਿਤਾਬ ਜਬ ਜੋਰਾ, ਜਦੋਂ ਕਹਿੰਦੇ ਹੱਥਾਂ ਵਿੱਚ ਨਾਰਾਇਣ ਅਸਤਰ ਲੈ ਕੇ ਧਨਕ ਦੇ ਵਿੱਚ ਜੋੜਿਆ। ਨਾਸ਼ ਭਈ ਮਾਇਆ ਵੱਡ ਘੋਰਾ, ਕਹਿੰਦੇ ਜੱਛਾਂ ਦੀ ਆਸਰੀ ਮਾਇਆ ਬੜੀ ਭਿਆਨਕ ਸਭ ਖਤਮ ਹੋ ਗਈ। ਜਬ ਉਹ ਬਾਨ ਕਟਕ ਮਹਿ ਡਾਰਾ, ਜਦੋਂ ਕਹਿੰਦੇ ਨਾਰਾਇਣ ਅਸਤਰ ਨਾਮ ਦਾ ਤੀਰ ਕਹਿੰਦੇ ਜੱਛਾਂ ਦੇ ਦਲ ਦੇ ਵਿੱਚ ਸੁੱਟਿਆ ਚਲਾਇਆ। ਛਿਨਕ ਵਿਖੈ ਸਗਰੋ ਸੰਘਾਰਾ, ਤੀਰ ਨੇ ਛਿੰਦੇ ਵਿੱਚ ਹੀ ਬਹੁਤਿਆਂ ਨੂੰ ਮਾਰ ਮੁਕਾਇਆ। ਕੱਟੇ ਅੰਗ ਵਿਆਕੁਲ ਹੋਏ ਭਾਗੇ, ਕੀ ਕਹਿੰਦੇ ਜੱਛ ਇਹਨਾਂ ਦੇ ਅੰਗ ਕੱਟੇ ਗਏ, ਵਿਆਕੁਲ ਜੇ ਹੋ ਕੇ ਭੱਜ ਗਏ। ਸਰਪ ਬ੍ਰਿੰਦ ਜਿਉਂ ਖਗਪਤ ਆ ਗਏ, ਗਰੜ ਆ ਜੇ ਉਹਦੇ ਸਾਹਮਣੇ ਅੱਗੇ ਕਹਿੰਦੇ ਸਮੂਹ ਜਿਹੜੇ ਸਭ ਭੱਜ ਜਾਂਦੇ ਹੁੰਦੇ। ਧਰੁਵ ਕੋ ਪਿਤ ਪਿਤ ਨਿਰਪ ਮਨ ਜੋਈ, ਇਧਰ ਵੀ ਜਿਹੜਾ ਧਰੁਵ ਦੇ ਪਿਤਾ ਦਾ ਪਿਤਾ ਦਾਦਾ ਪ੍ਰਤਾਪ ਸੀ ਰਾਜਾ ਸੁਮੰਭੂ ਮਨਜੋ ਸੀ। ਦਇਆ ਭਈ ਆਇਓ ਚੱਲ ਸੋਈ, ਕਹਿੰਦੇ ਉਹਦੇ ਹਿਰਦੇ ਵਿੱਚ ਦਇਆ ਆਈ। ਇਹਦਾ ਜਿਹੜਾ ਦਾਦਾ ਸੀ ਨਾ ਧਰੁਵ ਦਾ ਸੁਮੰਭੂ ਮਨ, ਉਹ ਚੱਲ ਕੇ ਆਇਆ। ਕਹਿਣ ਲੱਗਾ ਧਰੁਵ ਕੋ ਹਸ ਬਾਨੀ, ਉਹ ਜਿਹੜਾ ਦਾਦਾ ਸੁਮੰਭੂ ਮਨ ਸੀ ਉਹ ਧਰੁਵ ਪੁੱਤਰ ਨੂੰ ਉਹ ਬਚਨ ਕਹਿਣ ਲੱਗਿਆ। ਬਿਨ ਅਪਰਾਧ ਨ ਜਸਕਾਰ ਹਾਨੀ, ਜੇ ਮੇਰੇ ਪੁੱਤਰੇ ਬਿਨਾਂ ਗੁਰਾਂ ਤੋਂ ਜਸਾਂ ਨੂੰ ਐਵੇਂ ਨਾ ਤੂੰ ਮਾਰੀ ਜਾ। ਤੂੰ ਹਰ ਭਗਤ ਦਇਆ ਉਰ ਧਾਰੋ, ਬਈ ਹਰੀ ਦਾ ਭਗਤ ਹੈ ਹਿਰਦੇ ਵਿੱਚ ਦਇਆ ਧਾਰ। ਰਿਸ ਕਰ ਸ਼ਾਂਤ ਨਾ ਜਛ ਸੰਘਾਰੋ, ਗੁੱਸੇ ਨੂੰ ਸ਼ਾਂਤ ਕਰ ਐਵੇਂ ਨਾ ਜਛਾਂ ਨੂੰ ਮਾਰੀ ਚੱਲ। ਇੱਕ ਭਰਾਤ ਤੇਰੋ ਇਨ ਮਾਰ, ਵੀ ਤੂੰ ਪੁੱਤਰ ਇੱਕ ਭਰਾ ਤੇਰਾ ਤੁਮੇ ਜਛਾਂ ਨੇ ਮਾਰਿਆ ਹੈ। ਤੈਂ ਅਨਗਨ ਬਹੁ ਕਟਕ ਸੰਘਾਰ, ਅਣਗਿਣਤੀ ਕਹਿੰਦੇ ਦਲ ਮਾਰ ਕੇ ਸਿਰ ਦਿੱਤਾ ਤੈਂ। ਬਾਲ ਬੈਸ ਤੁਮ ਵਿਸ਼ਨ ਤੇ ਆਇਓ, ਕਿਉਂਕਿ ਪੋਤਰੇ ਤੂੰ ਬਾਲ ਕੁਮਰਾ ਵਿੱਚ ਭਗਵਾਨ ਨੂੰ ਤੇ ਆਇਆ। ਤਹਾਂ ਗਿਆਨ ਪੂਰਨ ਉਰ ਪਾਇਓ, ਕਿਉਂ ਕਹਿੰਦੇ ਹਿਰਦੇ ਵਿੱਚ ਪੂਰਨ ਗਿਆਨ ਵੀ ਤੈਨੇ ਪਾਇਆ ਹੋਇਆ। ਆਤਮ ਸਰਬ ਵਿਖੇ ਹੈ ਏਕੂ, ਪੋਤਰੇ ਤੂੰ ਜਿਹੜਾ ਆਤਮਾ ਹੈ ਉਹ ਸਾਰਿਆਂ ਦੇ ਵਿੱਚ ਇੱਕੋ ਇੱਕ ਹੈ ਪਰਿਪੂਰਨ। ਅਸ ਪ੍ਰਕਾਰ ਸੰਭਾਰ ਵਿਵੇਕੂ, ਇਹੋ ਜਿਹਾ ਪੋਤਰੇ ਤੂੰ ਹਿਰਦੇ ਵਿੱਚ ਗਿਆਨ ਨੂੰ ਸੰਭਾਲ। ਅਹੈ ਅਨਚਿਤ ਇਹ ਸਭ ਬਾਤ, ਜਿਹੜੀ ਤੂੰ ਗੱਲ ਕਰ ਰਿਹਾ ਸਾਰੀ ਅਯੋਗ ਜੀ ਹੈ। ਪਸ ਸੰਗਰਾਮ ਨ ਕਰ ਆ ਬਤਾਤਾ, ਮੇਰੇ ਪੁੱਤਰ ਪੋਤਰੇ ਤੂੰ ਹੁਣ ਕਹਿੰਦੇ ਬਸ ਕਰ ਜੰਗ ਨਾ ਕਰ। ਇਸ ਬਿਦ ਦੀਨ ਗਿਆਨ ਮਨ ਰਾਉ, ਮਰਦਾਨੇ ਇਸ ਤਰ੍ਹਾਂ ਜਿਹੜਾ ਸੁਮੰਭੂ ਮਨ ਦਾਦਾ ਰਾਜਾ ਸੀ ਉਸਨੇ ਆਕਾਸ਼ ਰਾਹੀਂ ਆ ਕੇ ਧਰੁਵ ਪੋਤਰੇ ਨੂੰ ਗਿਆਨ ਦਿੱਤਾ ਸੀ। ਯੁੱਧ ਕਰਤ ਧਰੁਵ ਕੀਨ ਹਟਾ, ਜਿਹੜਾ ਇਹ ਧਰੁਵ ਕਹਿੰਦੇ ਜੰਗ ਕਰ ਰਿਹਾ ਸੀ ਇਹਨੂੰ ਹਟਾਇਆ ਸੀ ਉਸਨੇ। ਪੁਨ ਮਨ ਗਵਨਿਓ ਆਪਣ ਆਵਾਸ, ਫੇਰ ਵੀ ਜਿਹੜਾ ਸੁਮੰਭੂ ਮਨੇ ਦਾ ਦਾਦਾ ਆਪਣੇ ਘਰ ਪਿਤਰ ਲੋਕ ਨੂੰ ਚਲਿਆ। ਤਬ ਧਨ ਪਤ ਆਵਾ ਧਰੁਵ ਪਾਸੂ, ਕਹਿੰਦੇ ਜਿਹੜਾ ਜੱਛਾ ਦਾ ਮਾਲਕ ਵੇਰ ਧਰੁਵ ਦੇ ਕੋਲ ਚੱਲ ਕੇ ਆਇਆ। ਵਰਨਨ ਕੀਨੋ ਸੁਜਸ ਵਿਸਾਲਾ, ਕੁਬੇਰ ਨੇ ਕਹਿੰਦੇ ਧਰੁਵ ਭਗਤ ਦਾ ਬਹੁਤਾ ਸ੍ਰੇਸ਼ਟ ਜਸ ਕਥਨ ਕੀਤਾ। ਧਨ ਧਨ ਹਰ ਭਗਤ ਭਵਾਲਾ, ਤੂੰ ਭਗਤ ਧਨ ਹੈ ਧਨ ਹੈ ਇਸ ਤਰ੍ਹਾਂ ਰਾਜੇ ਤੂੰ ਬਹੁਤ ਹਰੀ ਦਾ ਭਗਤ ਹੈ ਵੱਡਾ। ਕਹਿਓ ਪਿਤਾਮਾ ਕੋ ਤੁਮ ਮਾਨਾ, ਆਪਣੇ ਦਾਦੇ ਸੁਮੰਭੂ ਮਨ ਦਾ ਕਿਹਾ ਹੋਇਆ ਬਚਨ ਮੰਨ ਲਿਆ। ਉਰ ਤੇ ਕ੍ਰੋਧ ਸਕਲ ਬਿਸਰਾਨ, ਆਪਣੇ ਦਾਦੇ ਦੇ ਕਹਿਣ ਕਰਕੇ ਹਿਰਦੇ ਵਿੱਚੋਂ ਸਾਰਾ ਕ੍ਰੋਧ ਭੁਲਾ ਦਿੱਤਾ ਛੱਡ ਦਿੱਤਾ। ਤੁਮ ਭਰਾਤਾ ਨਹ ਜਛ ਸੰਘਾਰ, ਬਾਕੀ ਵੀ ਧਰੁਵ ਭਗਤ ਤੇਰਾ ਜਿਹੜਾ ਭਰਾ ਉੱਤਮ ਉਹ ਸਰ ਮੇਰੇ ਜੱਛਾਂ ਨੇ ਨਹੀਂ ਮਾਰਿਆ। ਇੱਕ ਨਹੀਂ ਜਛ ਤੁਮਨੇ ਮਾਰਿਆ, ਬਾਕੀ ਵੀ ਧਰੁਵ ਭਗਤ ਇੱਕ ਵੀ ਜਛ ਤੈਨੇ ਨੀ ਕੋਈ ਮਾਰਿਆ ਹੈ। ਮਾਰਨ ਕੋ ਕਾਰਨ ਇੱਕ ਕਾਲੂ, ਧਰੁਵ ਭਗਤ ਮਾਰਨ ਦਾ ਇੱਕ ਜਿਹੜਾ ਕਾਰਨ ਉਹ ਇੱਕ ਮੌਤ ਹੀ ਹੈ। ਲਖਤ ਨਾ ਕੋ ਗਤ ਜਾਸ ਵਿਸਾਰ, ਜਿਸ ਮੌਤ ਦੀ ਕਾਲ ਦੀ ਕਹਿੰਦੇ ਕੋਈ ਗਤੀ ਨੂੰ ਜਾਣ ਨਹੀਂ ਸਕਦਾ ਵੀ ਕਿਵੇਂ ਉਹ ਮੌਤ ਮਾਰਦੀ ਹੈ ਢੰਗ ਤਰੀਕੇ ਬਣਾ ਕੇ। ਮੈਂ ਆਰ ਮੋਰ ਤੋਰ ਜੇ ਜਾਣਤ, ਕਹਿੰਦੇ ਜਿਹੜੇ ਕੋਈ ਮੈਂ ਹੰਕਾਰ ਕਰਕੇ ਮੇਰੀ ਤੇਰੀ ਜਾਣਦੇ ਹਨ ਵੀ ਮੇਰਾ ਆਹ ਤੇਰਾ ਆਹ ਕੁਛ ਹੈ। ਤਾਂ ਕੋ ਪੰਡਤ ਅਗਿਆ ਪਛਾਣਤ, ਜਿਹੜੇ ਪੰਡਿਤ ਕੀ ਵਿਦਵਾਨ ਲੋਕ ਅਗਿਆਨੀ ਪਛਾਣਦੇ ਸਮਝਦੇ। ਤੂੰ ਮਤਵਾਨ ਗਿਆਨ ਗੁਣ ਖਾਨੀ, ਤਾਂ ਵੀ ਧਰੁਵ ਭਗਤ ਬੁੱਧੀਵਾਨ ਹੈ ਬਿਆਨਵਾਨ ਹੈ ਗੁਣਾਂ ਦੀ ਖਾਨ ਹੈ। ਬਾਲ ਬੈਸ ਹਰ ਭਗਤ ਕਮਾਨੀ, ਇਕਲਾ ਬਾਲ ਕੁਮਰਾ ਵਿੱਚ ਹੀ ਭਗਵਾਨ ਦੀ ਭਗਤੀ ਕਮਾਈ ਹੈ। ਤੁਝ ਪਰ ਮੈਂ ਜੋ ਸੋ ਪ੍ਰਸੰਨ ਵਿਸਾਲਾ, ਧਰੁਵ ਭਗਤ ਮੈਂ ਕੁਬੇਰ ਤੇਰੇ ਉੱਪਰ ਬਹੁਤਾ ਪ੍ਰਸੰਨ ਹਾਂ ਇਸ ਸਮੇਂ। ਚਾਹੋ ਜਬਰ ਜਾ ਚਾਹੋ ਤਤਕਾਲਾ, ਉਹ ਤੂੰ ਕਹਿੰਦੇ ਬਰ ਚਾਹੁੰਦਾ ਬਰ ਛੇਤੀ ਦੇ ਕੇ ਮੰਗ ਲੈ। ਸੁਣ ਬੋਲਿਓ ਧਰੁਵ ਤਬ ਅਸ ਰੀਤੀ, ਐਵੇਂ ਮਰਦਾਨੇ ਇਸ ਤਰ੍ਹਾਂ ਕੁਬੇਰ ਤੋਂ ਸੁਣ ਕੇ ਇਸ ਰੀਤੀ ਨਾਲ ਤੂੰ ਬੋਲਿਆ। ਸ੍ਰੀ ਹਰ ਚਰਨ ਅਚਲ ਹੋਇ ਪ੍ਰੀਤੀ, ਅਸੀਂ ਵੀ ਕੁਬੇਰ ਭਗਵਾਨ ਦੇ ਚਰਨਾਂ ਵਿੱਚ ਮੇਰੀ ਪ੍ਰੀਤੀ ਅਚਲ ਹੋਏ। ਸਿੰਧ ਜਗਤ ਜਾਂਦੇ ਤਰ ਜਾ, ਇਸ ਕਰਕੇ ਕੁਬੇਰ ਮੈਂ ਸੰਸਾਰ ਸਮੁੰਦਰ ਤੋਂ ਤਰ ਜਾਵਾਂ। ਇਹ ਵਾਰ ਤੁਮ ਤੇ ਮੈਂ ਸ਼ੁਭ ਪਾਉਂ, ਇਹ ਜਿਹੜਾ ਸ੍ਰੇਸ਼ਟ ਵਰ ਮੈਂ ਤੇਥੋਂ ਚੰਗਾ ਪਾਉਂ। ਏਵ ਮਸਤ ਕਹਿ ਬਚਨ ਕੁਬੇਰ, ਕੁਬੇਰ ਨੇ ਕਹਿੰਦੇ ਵੀ ਇਸੇ ਤਰ੍ਹਾਂ ਹੋਵੇਗਾ ਆਂਦੇ ਚਰਨਾਂ ਵਿੱਚ ਤੇਰੀ ਪੀਤੀ ਲੱਗੀ ਰਹੇਗੀ, ਫਿਰ ਚਲਿਆ ਗਿਆ। ਗਮਨਿਓ ਤਬ ਹੈ ਹੁਤੋ ਜਹਿ ਡੇਰਾ, ਤੇਰੀ ਕਬੇਰ ਪੁਰੀ ਸੀ, ਟਿਕਾਣਾ ਸੀ ਉੱਥੇ, ਕਬਰ ਚਲਿਆ ਗਿਆ ਸੀ ਮਰਦਾਨ। ਧਰੁਵ ਆਪਣੇ ਪੁਰ ਕੋ ਚੱਲ ਆਵਾ, ਤੇਰਾ ਧਰੁਵ ਭਗਤ ਹੈ ਇਸ ਤਰ੍ਹਾਂ ਕਹਿੰਦੇ, ਫਿਰ ਆਪਣੇ ਸ਼ਹਿਰ ਨੂੰ ਚਲਿਆ ਆਇਆ ਸੀ। ਜੇ ਕੋ ਸੁਰ ਨਰ ਮਹਿ ਜਸ ਛਾਵਾ, ਜੀਰਾ ਕਹਿੰਦੇ ਦੇਵਤਿਆਂ ਲੋਕਾਂ ਵਿੱਚ ਬੜਾ ਭਾਰੀ ਜਸ ਆਇਆ, ਜਸ ਫੈਲਿਆ। ਕੀਨ ਭਗਤ ਮਹਿ ਰਹਿਓ ਸਮਾਈ, ਪ੍ਰੇਮ ਭਗਤ ਮਹਿ ਰਹਿਓ ਸਮਾਈ, ਇਸ ਤਰ੍ਹਾਂ ਕਹਿੰਦੇ ਪ੍ਰੇਮਾ ਭਗਤੀ ਵਿੱਚ ਇਹ ਸਮਾਰਿਆ। ਸਰਬ ਸੁਖਨ ਛੱਡ ਨੀ ਗਿਆ, ਕੀਨ ਪ੍ਰਿਥੀ ਪਰ ਰਾਜ ਕਨੇਰਾ, ਕੀਨ ਪ੍ਰਿਥੀ ਕੋ ਰਾਜ ਕਨੇਰਾ, ਇਸ ਤਰ੍ਹਾਂ ਧਰਤੀ ਉੱਪਰ ਫਿਰ ਇਹਨੇ ਬੜਾ ਤਕੜਾ ਰਾਜ ਭਾਗ ਕੀਤਾ। ਕਰਮਕ ਫਲ ਅਰਪਿਓ ਹਰ ਪੈਰਾ, ਇਸ ਤਰ੍ਹਾਂ ਕਹਿੰਦੇ ਜਗ ਆਦਿਕ ਕਰਕੇ ਫਿਰ ਉਹਦਾ ਜਿਹੜਾ ਫਲ ਹੈ ਭਗਵਾਨ ਦੇ ਚਰਨਾਂ ਵਿੱਚ ਹੀ ਭੇਟਾ ਕਰਤਾ। ਪ੍ਰੇਮ ਭਗਤ ਮਹਿ ਰਹਿਓ ਸਮਾਈ, ਇਸ ਤਰ੍ਹਾਂ ਪ੍ਰੇਮਾ ਭਗਤੀ ਵਿੱਚ ਹੀ ਇਹ ਸਮਾਰਿਆ। ਸਰਬ ਸੁਖਨ ਸੋ ਪ੍ਰਜਾ ਵਸਾਈ, ਸਾਰੇ ਸੁਖਾਂ ਦੇ ਨਾਲ ਭਗਤ ਨੇ ਆਪਣੀ ਪਰਜਾ ਨੂੰ ਵਸਾਇਆ। 36 ਸਹਸ ਬਰਖ ਕਰ ਰਾਜੂ, ਇਸ ਤਰ੍ਹਾਂ ਵੀ ਮਰਦਾਨੇ 36,000 ਵਰਾ ਧਰਤੀ ਤੇ ਰਾਜ ਕਰਕੇ। ਧਰਮ ਅਰਥ ਕਾਮ ਆਦਿਕ ਸਾਜੂ, ਧਰਮ ਅਰਥ ਕਾਮ ਆਦਿਕ ਜਿਹੜੇ ਸਾਰੇ ਇਸਨੇ ਸਜਾਏ। ਨਸਵਰ ਲੱਖ ਕਰ ਜਗਤ ਬਹੋਰੀ, ਫਿਰ ਵੀ ਸੰਸਾਰ ਨੂੰ ਅਖੀਰੀ ਨਾਸਵੰਤ ਜਾਣ ਕੇ। ਸੁਪਨ ਸਮਾਨ ਦੀਨ ਸਭ ਸ਼ੋਰੀ, ਸੁਪਨਿਆ ਹੁੰਦਾ ਇਸ ਤਰ੍ਹਾਂ ਦੇ ਬਰਾਬਰੀ ਸਭ ਕੋਈ ਛੱਡ ਦਿੱਤਾ ਇਸਨੇ। ਸੁਤ ਕੋ ਰਾਜ ਸਮਰਪਣ ਕੀਨਾ, ਆਪਣਾ ਜਿਹੜਾ ਧਰੂਨ ਦਾ ਪੁੱਤਰ ਸੀ ਉਹਨੂੰ ਰਾਜ ਭਾਗੇ ਨੇ ਕਹਿੰਦੇ ਸਮਰਪਿਤ ਕਰ ਦਿੱਤਾ, ਬਖਸ਼ ਦਿੱਤਾ। ਆਪ ਪੰਥ ਕਾਨਨ ਕੋ ਲੀਨਾ, ਪੰਥ ਦਾ ਸਮਾਂ ਨੇੜੇ ਆਇਆ, ਜਾਣ ਕੇ ਆਪ ਕਹਿੰਦੇ ਜੰਗਲ ਦਾ ਰਸਤਾ ਇਸਨੇ ਲੈ ਲਿਆ। ਕੀਨ ਇਸ਼ਨਾਨ ਸੁਰਸਰੀ ਤੀਰਾ, ਇਸ ਤਰ੍ਹਾਂ ਵੀ ਮਰਦਾਨੇ ਫਿਰ ਗੰਗਾ ਤੇ ਜਾ ਕੇ ਇਸ ਧਰੋਂ ਨੇ ਇਸ਼ਨਾਨ ਕਰ ਲਿਆ ਸੀ। ਬੈਠ ਗਏ ਪੁਨ ਗੁਨੀ ਗਹੀਰਾ, ਜਿਹੜਾ ਗੁਣਾਂ ਦਾ ਸਮੁੰਦਰ ਧਰੂਮ ਹੈ, ਫਿਰ ਉੱਥੇ ਨਹਾ ਧੋ ਕੇ ਕਿਨਾਰੇ ਤੇ ਬੈਠ ਗਿਆ ਸੀ। ਯੋਗ ਸਮਾਧੀ ਕੀਨ ਪ੍ਰਬੀਨੇ, ਸਿਆਣੇ ਧਰੂਮ ਭਗਤ ਨੇ ਕਹਿੰਦੇ ਯੋਗ ਦੇ ਸਾਧਨਾ ਦੁਆਰਾ ਸਮਾਧੀ ਲਾਉਣਾ ਕੀਤੀ। ਧਿਆਤਾ ਤੇ ਏਕ ਕਰ ਲੀਨੇ, ਧਿਆਤਾ ਤੇ ਇਸੇ ਤਰ੍ਹਾਂ ਧਿਆਨ ਇਹ ਤਿੰਨਾਂ ਨੂੰ ਇੱਕ ਕਰ ਲਿਆ, ਕੋਈ ਵੱਖਰਾ ਨਹੀਂ ਰਿਹਾ ਸੀ। ਭਇਓ ਉਪਾਵ ਜਗਤ ਕੋ ਤਬ ਹੀ, ਤਦੋਂ ਸੰਸਾਰ ਦਾ ਕਹਿੰਦੇ ਨਾਸ ਹੋ ਗਿਆ। ਮਨ ਸੰਕਲਪ ਫੁਰਿਓ ਨਹਿ ਕਬ ਹੀ, ਜਦੋਂ ਸਮਾਧੀ ਲਈ ਮਨ ਦੇ ਕਦੇ ਕਦੇ ਫੁਰਨਾ, ਹੋਰ ਫਿਰ ਫੁਰਿਆ ਹੀ ਨਹੀਂ। ਇਹ ਬਿਦ ਬੀਤ ਗਯੋ ਕੁਛ ਕਾਲਾ, ਇਸ ਤਰ੍ਹਾਂ ਵੀ ਮਰਦਾਨੇ ਸਮਾਧੀ ਲਾਇਆ, ਜਦੋਂ ਧਰੂਨ ਨੂੰ ਕੁਛ ਸਮਾਂ ਲੰਘ ਗਿਆ ਸੀ। ਪ੍ਰੇਮ ਭਗਤ ਮਹਿ ਮਗਨ ਵਿਸਾਲਾ, ਇਸ ਤਰ੍ਹਾਂ ਪ੍ਰੇਮਾ ਭਗਤੀ ਵਿੱਚ ਬਹੁਤ ਮਸਤ ਹੈ। ਨਭ ਤੇ ਤਬ ਵਿਵਾਨ ਇੱਕ ਆਵਾ, ਫਿਰ ਵੀ ਮਰਦਾਨੇ ਆਕਾਸ਼ ਦੇ ਵਿੱਚੋਂ ਇੱਕ ਵਿਵਾਨ ਆਇਆ ਸੀ। ਚੌਹ ਦਿਸ ਪਸਰਿਓ ਜਾਸ ਪ੍ਰਭਾਵਾ, ਇਸ ਵਿਵਾਨ ਦਾ ਚਾਰ ਸਪੇਰੇ ਬੜਾ ਪ੍ਰਤਾਪ ਕਹਿੰਦੇ ਫੈਲਿਆ। ਕਿੰਕਰ ਜਿਹ ਕੋ ਲੱਗੇ ਅਨੂਪਾ, ਜਿਸ ਨੂੰ ਜਿਹੜੇ ਦਾਸ ਹੈ ਨਾ ਕਹਿੰਦੇ ਅਨੂਪਮ ਹੀ ਲੱਗੇ ਹੋਏ। ਚਾਰ ਭੁਜਾ ਸੁੱਠ ਸਿਆਮ ਸਰੂਪਾ, ਉਹਨਾਂ ਦੀਆਂ ਕਹਿੰਦੇ ਚਾਰ ਬਾਹਾਂ ਸੇਵਕਾਂ ਦੀਆਂ, ਸੋਹਣਾ ਸ਼ਿਆਮ ਸਰੂਪ ਹੈ। ਬਾਏ ਕਿਸ਼ੋਰ ਸੱਸ ਬਦਨ ਸੁਹਾਵਤ, ਉਹਨਾਂ ਦੀ ਕਹਿੰਦੇ ਕਿਸ਼ੋਰ ਉਮਰ ਹੈ, 12 ਸਾਲ ਤੋਂ 18-20 ਸਾਲ ਦੇ ਅੰਦਰ ਅੰਦਰ ਕਿਸ਼ੋਰ ਉਮਰ ਹੁੰਦੀ, ਉਦੋਂ ਬਾਅਦ ਜਵਾਨੀ ਸ਼ੁਰੂ ਹੋ ਜਾਂਦੀ। ਇਸ ਤਰ੍ਹਾਂ ਕਹਿੰਦੇ ਉਮਰ ਉਹਨਾਂ ਦੀ ਕਿਸ਼ੋਰ ਅਵਸਥਾ ਹੈ, ਚੰਦਰਮਾ ਵਰਗੇ ਉਹਨਾਂ ਦੇ ਮੁਖ ਸੋਹਰੇ ਦਾਸਾਂ ਦੇ। ਕੁੰਡਲ ਮੁਕਟ ਹਾਰ ਸਭ ਪਾਵਤ, ਇਸ ਤਰ੍ਹਾਂ ਕੁੰਡਲ ਕੰਨਾਂ ਵਿੱਚ, ਸਿਰ ਤੇ ਮੁਕਟ, ਗਲ ਵਿੱਚ ਹਾਰ ਪਾਏ, ਅਸ਼ਵੀ ਭਾਰੇ ਉਹਨਾਂ ਸੇਵਕਾਂ ਦੇ। ਨੰਦਾਦਿਕ ਪ੍ਰਭ ਕਿੰਕਰ ਜੇਈ, ਇਹ ਕਹਿੰਦੇ ਪ੍ਰਭੂ ਦੇ ਦਾਸ ਹੈ ਜਿਨ੍ਹਾਂ ਦੇ ਨਾਂ ਨੰਦਾਦਿਕ ਹੈ। ਇਹ 8 ਮੁਖ ਹੈ ਦਰਬਾਰੀ, ਜਿਨ੍ਹਾਂ ਨੂੰ ਪਾਰਖਦ ਵੀ ਕਹਿ ਦਿੰਦੇ ਹੈ, ਮੁਖੀ ਕਮਾਂਡਰ ਵੀ ਕਹਿ ਦਿੰਦੇ ਹੈ, ਮੁਖੀ ਸੇਵਕ ਵੀ ਹੈ, ਜੈ ਹੈ ਵਿਜੈ ਹੈ। ਇਸੇ ਤਰ੍ਹਾਂ ਉਹ ਬਲ ਹੈ ਸਬਲ ਹੈ, ਨੰਦ ਹੈ ਸੁਨੰਦ ਹੈ, ਭਦਰ ਹੈ ਸੁਭਦਰ ਹੈ। ਇਹ 8 ਮੁਖ ਹੈ, ਇਹ ਤੋਂ ਬਿਨਾਂ ਹੋਰ ਵੀ ਇਹ 15-16 ਯਾਨੀ ਮੁੱਖ ਜਿਹੜੇ ਮੂਹਰੇ ਹੋ ਕੇ ਜਿੱਥੇ ਵੀ ਮਾਣ ਲੈ ਕੇ ਜਾਂਦੇ ਹੈ, ਇਹੀ ਨੰਦ ਸਨੰਦ ਸੁਭਦਰ ਭਦਰ ਆਦਿਕ ਜਾਂਦੇ ਹੈ। ਇਹ ਮੁਖੀ ਕਮਾਂਡਰ ਮੁਖੀ ਦਰਬਾਰੀ ਇਹਨਾਂ ਨੂੰ ਮੁੱਖ ਪਾਰਖਦ ਕਹਿ ਦਿੰਦੇ ਭਗਵਾਨ ਦੇ। ਕਹਿੰਦੇ ਇਸ ਤਰ੍ਹਾਂ ਜਿਹੜੇ ਪ੍ਰਭੂ ਦੇ ਮੁਖੀ ਕਿੰਕਰ ਅਰਦਾਸ ਹੈ ਨੰਦ ਸੁਨੰਦ ਆਦਿਕ ਧਰੁਵ ਕੇ ਪਦ ਬੰਦੇ ਤਪੇ ਸੇ, ਇਹਨਾਂ ਨੇ ਆ ਕੇ ਤੈਨੂੰ ਭਗਤ ਦੇ ਚਰਨਾਂ ਤੇ ਮੱਠਾ ਟੇਕਿਆ। ਕਹਿਣ ਲੱਗੇ ਹੇ ਰਾਜਕੁਮਾਰਾ, ਫਿਰ ਜਿਹੜੇ ਅੱਠੇ ਪਾਰਖਦ ਹੈ ਦਰਬਾਰੀ ਕਹਿਣ ਲੱਗੇ ਹੇ ਰਾਜਕੁਮਾਰ, ਬਾਲ ਬੈਸ ਕੀ ਭਗਤ ਅਪਾਰਾ, ਤਾਂ ਵੀ ਬਾਲ ਕੁਮਾਰਾ ਵਿੱਚ ਬੇਨਤੀ ਭਗਤੀ ਕੀਤੀ। ਤ੍ਰਿਭਾਵਨ ਪਤ ਤੁਮ ਭਲੇ ਰਜਾਏ, ਇਹਨਾਂ ਲੋਕਾਂ ਦੇ ਮਾਲਕ ਤੂੰ ਚੰਗੀ ਤਰ੍ਹਾਂ ਖੁਸ਼ ਕੀਤੇ, ਤਾਹੀ ਨੈ ਤੁਝ ਪਾਸ ਪਠਾਏ। ਇਹਨਾਂ ਲੋਕਾਂ ਦਾ ਜਿਹੜਾ ਮਾਲਕ ਉਸੇ ਨੇ ਕਹਿੰਦੇ ਤੇਰੇ ਪਾਸ ਸਾਨੂੰ ਇਹ ਵਿਵਾਨ ਦੇ ਕੇ ਭੇਜਿਆ। ਪ੍ਰਭ ਆਗਿਆ ਆਬ ਕਰ ਹੋ ਪਿਆਨਾ, ਹੁਣ ਮਾਲਕ ਦੀ ਆਗਿਆ ਵੀ ਵਿਵਾਨ ਤੇ ਚੜ ਕੇ ਤੂੰ ਚੱਲਣਾ ਕਰ। ਨਿਰਮਲ ਸੁਖ ਭੋਗੋ ਬਿਦ ਨਾਨਾ, ਆ ਕਹਿੰਦੇ ਜਿਹੜੇ ਉਜਲ ਸੁਖ ਹੈ ਤਰ੍ਹਾਂ ਤਰ੍ਹਾਂ ਦੇ ਉਹ ਤੂੰ ਭੋਗ। ਸਪਤ ਰਿਖੀ ਅਬ ਲਾਖਤ ਪਦ ਜਿਹੇ, ਵਿਤਰੋ ਭਗਤ ਜਿਸ ਅਹੁਦੇ ਨੂੰ ਸਤ ਰਿਖੀ ਚਾਹੁੰਦੇ ਹੈ, ਯਤਨ ਕਰਤ ਪ੍ਰਾਪਤ ਹੋਇਆ ਨਹਿ ਤੇ, ਯਤਨ ਤਾਂ ਕਰਦੇ ਹੈ ਪਰ ਉਹ ਅਹੁਦਾ ਸੱਤਾ ਰਖੀਆਂ ਨੂੰ ਪ੍ਰਾਪਤ ਨਹੀਂ ਹੋਇਆ ਹੈ। ਭਾਨ ਇੰਦ ਗ੍ਰਹਿ ਆਦਿਕ ਸਾਰੇ, ਜਿਸ ਅਹੁਦੇ ਤੇ ਕਹਿੰਦੇ ਗਿਆ ਹੋਇਆ ਚੰਦਰਮਾ ਸੂਰਜ ਨੌ ਗ੍ਰਹਿ ਇੰਦਰ ਆਦਿਕ ਸਾਰੇ, ਕਰ ਹੈ ਪ੍ਰਦਰਸ਼ਨ ਤੇ ਨਿਤ ਹਿਤ ਧਾਰੇ, ਹਮੇਸ਼ਾ ਕਹਿੰਦੇ ਪ੍ਰਕਰਮਾ ਕਰਨਗੇ ਬੜਾ ਪ੍ਰੇਮ ਧਾਰ ਕੇ, ਤੋਰ ਪ੍ਰਪਿਤਾਮਾ ਆਦਿਕ ਤਪਕਾਰੀ, ਹਮੇ ਤੇਰਾ ਜਿਹੜਾ ਦਾਦਾ ਸੰਭੂ ਮੋਨੇ ਵੀ ਪੁਨ ਭਾਰੀ ਤਪ ਕੀਤਾ ਹੈ, ਕੋਈ ਨ ਪਹੁੰਚਿਓ ਤਾਹਾ ਅਗਾਰੀ, ਇਹ ਕਹਿੰਦੇ ਕੋਈ ਇਸ ਉਸਦੇ ਉੱਚੇ ਅਹੁਦੇ ਤੇ ਅੱਜ ਤੱਕ ਨਹੀਂ ਪਹੁੰਚ ਸਕਿਆ ਹੈ। ਇਸ ਵਿਵਾਨ ਪਰ ਚੜੋ ਤੁਰੰਤਾ, ਵੇਤਰੋ ਭਗਤ ਜਿਹੜਾ ਸੋਹਣਾ ਵਿਵਾਨ ਆਏ ਤੇ ਛੇਤੀ ਚੜ ਪਾਏ। ਭੋਗੋ ਸੁਖ ਜੋ ਮਹਿਤ ਅਨੰਤਾ, ਮਹਾਨ ਹੀ ਕਹਿੰਦੇ ਸੁਖ ਹੈ ਉਹ ਤੂੰ ਉਸ ਅਹੁਦੇ ਤੇ ਜਾ ਕੇ ਪਹੁੰਚ ਕੇ ਭੋਗ ਮਾਣ। ਤਿਨਕੇ ਬਚਨ ਸੁਣੇ ਧਰੁਵ ਜਬ ਹੀ, ਇਹ ਵੀ ਮਰਦਾਨੀ ਇਸ ਤਰ੍ਹਾਂ ਉਹ ਜਿਹੜੇ ਪਾਰਖਦ ਆਏ ਨਾ ਮੁੱਖ ਮੁੱਖ, ਜਦੋਂ ਉਹਨਾਂ ਦੇ ਬਚਨ ਧਰੁਵ ਨੇ ਸੁਣੇ, ਸੁਰਸਰ ਮੈਂ ਇਸ਼ਨਾਨ ਕੀ ਤਬ ਹੀ, ਉਹ ਕਹਿੰਦੇ ਗੰਗਾ ਦੇ ਵਿੱਚ ਇਸਨੇ ਫਿਰ ਇਸ਼ਨਾਨ ਕਰ ਲਿਆ। ਸਰਬ ਰਿਖਨ ਕੋ ਬੰਦਨ ਕੀਨੀ, ਸਾਰੇ ਜਿਹੜੇ ਰਿਖੀ ਆਏ ਉਹਨਾਂ ਨੂੰ ਨਮਸਕਾਰ ਕੀਤੀ। ਹਰਖਤ ਹੋਇਆ ਸ਼ੁਭ ਆਸਿਖ ਲੀਨੀ, ਖੁਸ਼ ਹੋ ਕੇ ਸਾਰਿਆਂ ਦੀ ਚੰਗੀ ਆਸ਼ੀਰਵਾਦ ਹਾਸਲ ਕੀਤੀ। ਪੁਨ ਵਿਵਾਨ ਪੂਜਾ ਭਲ ਪਾਂਤੀ, ਜਿਹੜਾ ਭਗਵਾਨ ਆਇਆ ਉਹਨੂੰ ਚੰਗੀ ਤਰ੍ਹਾਂ ਪੂਜਿਆ ਮਨਾਇਆ। ਤੀਨ ਪ੍ਰਦਰਸ਼ਨ ਕੀਨ ਸੁਹਾਤੀ, ਸੋਭ ਨਿਗ ਤਿੰਨ ਪ੍ਰਕਰਮਾ ਕੀਤੀਆਂ, ਸਰਬ ਗਣਨ ਕੋ ਬੰਦਨ ਕਰਕੇ। ਇਸ ਤਰ੍ਹਾਂ ਜਿਹੜੇ ਉਹ ਭਗਵਾਨ ਦੇ ਗਣ ਆਏ ਦਾਸ ਆਏ ਪਾਰਖਾ ਦੇ ਉਹਨਾਂ ਨੂੰ ਵੀ ਮੱਥਾ ਟੇਕਿਆ ਸੀ। ਚੜੇ ਉਹ ਵਿਮਾਨ ਹਰਖ ਔਰ ਭਰ ਕੇ, ਇਸ ਤਰ੍ਹਾਂ ਹਿਰਦੇ ਵਿੱਚ ਖੁਸ਼ੀ ਨਾਲ ਭਰਿਆ ਭਗਵਾਨ ਤੇ ਧਰੂਣ ਚ ਭਗਤ ਚੜ ਗਿਆ ਸੀ। ਦੇਵਨ ਬਾਦਿਤ ਸਰਬ ਬਜਾਏ, ਮਰਦਾਨੇ ਦੇਵਤਿਆਂ ਨੇ ਸਾਰੇ ਬਾਜੇ ਵਜਾਏ ਸੀ। ਪੁਸ਼ਪਾਂਜੁਲ ਬਹੁਤੇ ਬਰਖਾਏ, ਇਸ ਤਰ੍ਹਾਂ ਫੁੱਲਾਂ ਦੇ ਬੁੱਕ ਭਰ ਭਰ ਕੇ ਬਹੁਤੇ ਧਰੂਣ ਭਗਤ ਦੇ ਉੱਪਰ ਭਗਵਾਨ ਦੇ ਬਰਸਾਏ। ਜੈ ਜੈ ਧੁਨ ਚੌਹ ਓਰ ਉਚਾਰੀ, ਧਰੂਣ ਦੇ ਭਗਵਾਨ ਦੇ ਚਾਰ ਸਵੇਰੇ ਜੈ ਹੋਵੇ ਧਰੂਣ ਤੁਹਾਡੀ ਜੈ ਹੋਵੇ ਆਵਾਜ਼ ਕੀਤੀ ਸੀ। ਚੱਲਿਓ ਵਿਮਾਨ ਮਹਾਂ ਸੁਖਕਾਰੀ, ਜਿਹੜਾ ਮਹਾਨ ਸੁਖ ਬਖਸ਼ਣ ਵਾਲਾ ਭਗਵਾਨ ਉੱਪਰ ਨੂੰ ਚੱਲਿਆ ਸੀ। ਸਭ ਹਿੰਤੇ ਉੱਚੇ ਅਸਥਾਨਾ, ਸਾਰਿਆਂ ਤੋਂ ਜਿਹੜਾ ਉੱਚਾ ਸਥਾਨ ਹੈ, ਪਹੁੰਚੋ ਚੱਲ ਕਰ ਰੁਚਰ ਵਿਮਾਨਾ, ਜਿਹੜਾ ਧਰੁਵ ਭਗਤ ਦਾ ਭਗਵਾਨ ਚੱਲਦਾ ਉੱਥੇ ਸੋਹਣਾ ਪਹੁੰਚ ਗਿਆ। ਸ੍ਰੀ ਅੰਗਦ ਸੁਣੀਏ ਗੁਣ ਖਾਨੇ, ਭਾਈ ਬਾਲਾ ਜੀ ਕਹਿੰਦੇ ਇਹ ਗੁਣਾਂ ਦੀ ਖਾਣ ਗੁਰੂ ਅੰਗਦ ਸਾਹਿਬ ਸੁਣ ਲਈਏ। ਸ੍ਰੀ ਗੁਰ ਭਾਖੀ ਸਰਬ ਕਹਾਣੀ, ਧਰੁਵ ਭਗਤ ਦੀ ਸਾਰੀ ਕਹਾਣੀ ਵਾਰਤਾ ਮਰਦਾਨੇ ਨੂੰ ਸਤਿਗੁਰਾਂ ਨੇ ਆਖੀ ਸੀ। ਸੁਣ ਮਰਦਾਨਾ ਕਹਿ ਚਿਤ ਚਾਹੀ, ਸੁਣ ਕੇ ਮਰਦਾਨਾ ਕਹਿਣ ਲੱਗਿਆ ਚਿਤ ਦੀ ਚਰਚਾ ਨਾ ਅਨੁਸਾਰ, ਸ੍ਰੀ ਪ੍ਰਭ ਦਰਸ ਕਰ ਹੈ ਆਬ ਤਾਹੀ। ਮਹਾਰਾਜ ਤੁਸੀਂ ਧਰੁਵ ਦੀ ਸਾਰੀ ਕਥਾ ਤਾਂ ਕਹਿ ਰਹੀ ਹੈ, ਹੁਣ ਕਹਿੰਦੇ ਉਹਦੇ ਦਰਸ਼ਨ ਕਰਨ ਜਾਈਏ। ਜੇ ਕੋ ਰੁਚਿਰ ਚਰਿਤ ਤੁਮ ਭਾਖਾ, ਹਾਂ ਜਿਸਦਾ ਮਾਰਾ ਸੋਹਣਾ ਜਿਹੜਾ ਇਹ ਚਰਿੱਤਰ ਹੈ ਜੀਵਨ, ਤੁਸੀਂ ਮੈਨੂੰ ਕਿਹਾ ਹੈ ਦੱਸਿਆ ਹੈ। ਤੇ ਕੇ ਦੇਖਣ ਕੀ ਅਬ ਲਾਖਾ, ਹਾਂ ਉਸ ਨੂੰ ਭਗਤੀ ਮਾਰਾ ਤੱਕਣ ਦੀ ਮੇਰੀ ਚਾਹਨਾ ਹੈ। ਸ੍ਰੀ ਗੁਰ ਭਾਨ ਹੈ ਸੁਣੋ ਮਰਦਾਨਾ, ਜਿਸ ਤਰ੍ਹਾਂ ਫਿਰ ਗੁਰੂ ਮਹਾਰਾਜ ਨੇ ਇਹ ਮਰਦਾਨੇ ਨੂੰ ਇਹ ਬਚਨ ਕਹੇ ਵੀ ਚੱਲ ਵੀ ਆਪਾਂ ਉਸ ਸਥਾਨ 'ਤੇ ਚੱਲਦੇ ਹਾਂ ਅਤੇ ਉਹਦੇ ਨਾਲ ਬਚਨ ਵਿਲਾਸ ਵੀ ਕਰਦੇ ਹਾਂ, ਉਹ ਪ੍ਰਸੰਗ ਜਿਹੜਾ ਕੁਝ ਬਾਕੀ ਰਹਿੰਦਾ ਉਹ ਕਹਿ ਕੇ ਉਦੋਂ ਬਾਅਦ ਜਿਵੇਂ ਤਰੂੰ ਭਗਤ ਤੋਂ ਅੱਗੇ ਸੱਚਖੰਡ ਵਸੈ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਆਪ ਪਹੁੰਚੇ, ਉੱਥੇ ਆਪ ਜੀ ਨੇ ਸਾਨੂੰ ਖੜਿਆ ਹੋ ਕੇ ਸੋਦਰ ਤੇਰਾ ਕਿਹਾ, ਸੋ ਕਰਕੇ ਹਜਤ ਵੈ ਸਰਬ ਸੰਭਾਲੇ, ਬਾਜੇ ਤੇਰੇ ਨਾਦ ਅਨੇਕ ਅਸੰਖਾਏ, ਸ਼ਬਦ ਉਚਾਰਨ ਕਰਕੇ ਉਸਤੀ ਕੀਤੀ। ਉਹ ਪ੍ਰਸੰਗ ਆਏਗਾ, ਹੁਣ ਸਮਾਂ ਉੱਪਰੀ ਜਾ ਰਿਹਾ, ਇੱਥੇ ਸਮਾਪਤੀ ਹੈ ਜੀ। ਸੁਣ ਮਰਦਾਨਾ ਕਹਿ ਚਿਤ ਚਾਹੀ, ਸ੍ਰੀ ਪ੍ਰਭ ਦਰਸ ਕਰਹਿ ਅਬ ਤਾਹੀ, ਜੇ ਕੋ ਰੁਚਿਰ ਚਰਿਤ ਤੁਮ ਭਾਖਾ, ਤੇ ਕੇ ਦੇਖਣ ਕੀ ਅਬ ਲਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਹੈ ਪਰੂ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਜ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੁਮ ਪੈਰਦਾ, ਜਿਉ ਪਿੰਡ ਸਭ ਤੇਰੀ, ਤੁਮ ਮਾਤ ਪਿ